ਵਾਹਿਗੁਰੂ ਸਾਹਿਬ ਜੀਓ ਦੋਹਰਾ ਤੀਨ ਦਿਵਸ ਸ੍ਰੀ ਅਮਰ ਜੀ ਕੁਰਖੇਤਰ ਮਹਿਬਾਸ ਪੁੰਨ ਆਗੇ ਗਮਨੇ ਸੋ ਮਗ ਸਿਮਰਤ ਸ੍ਰੀ ਅਬਿਨਾਸ ਤੀਨ ਦਿਵਸ ਸ੍ਰੀ ਅਮਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕਈ ਰੋਜ਼ ਤੋਂ ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਆਪ ਗੁਰਮਤ ਪ੍ਰਚਾਰ ਕਰਨ ਲਈ ਤੀਰਥਾਂ 'ਤੇ ਗਏ, ਉਹ ਪ੍ਰਸੰਗ ਚੱਲਿਆ ਹੋਇਆ ਹੈ। ਆਪਾਂ ਲੜੀਵਾਰ ਰੂਪ ਹੀ ਸਰਵਣ ਕਰ ਰਹੇ ਹਾਂ। ਇਸ ਤਰ੍ਹਾਂ ਸਭ ਤੋਂ ਪਹਿਲਾਂ ਇਹ ਕੁਰਖੇਤਰ ਵਿਖੇ ਜਿੱਥੇ ਉਪਹਾਰ ਸਥਾਨ ਇੱਥੇ ਆਏ, ਇਸ ਤੋਂ ਅੱਗੇ ਜੋਤੀ ਸਰ ਚਲੇ ਗਏ, ਜੋਤੀ ਸਰ ਤੋਂ ਅੱਗੇ ਜੋ ਥਨੇਸ਼ਰ ਦਾ ਸਥਾਨ ਦਾ ਪ੍ਰਸੰਗ ਉਹ ਆਪ ਜੀ ਨੇ ਸੁਣਾਇਆ, ਜਿਵੇਂ ਭਾਗਵਤ ਪੁਰਾਣ ਦੇ ਵਿੱਚ ਬੜੀ ਲੰਮੀ ਚੌੜੀ ਕਥਾ ਲਿਖੀ ਹੋਈ ਹੈ। ਉਹ ਕੱਲ੍ਹ ਆਪਾਂ ਮਧੂ ਕੈਟ ਵਿਜੈਤਾਂ ਦਾ ਬ੍ਰਹਮਾ ਨੂੰ ਉਹਨਾਂ ਨੇ ਤੰਗ ਕੀਤਾ, ਜੋ ਪੈਦਾ ਹੋਏ ਭਗਵਾਨ ਦੇ ਕਹਿੰਦੇ ਕੰਨ ਵਿੱਚ ਖੁਰ ਕਰਨ ਤੋਂ ਉਹ ਮਹਿਲ ਬਾਹਰ ਕੱਢ ਸੀ, ਉੱਥੋਂ ਦੋ ਦੈਂਤ ਪੈਦਾ ਹੋ ਗਏ। ਉਹਨਾਂ ਦਾ ਤੰਗ ਕੀਤਾ ਹੋਇਆ ਬ੍ਰਹਮਾ ਭਗਵਾਨ ਕੋਲ ਗਿਆ, ਫਿਰ ਉਹਨਾਂ ਨਾਲ ਜੰਗ ਜਦੋਂ ਸ਼ੁਰੂ ਹੋ ਗਿਆ 5000 ਬੜਾ ਕਹਿੰਦੇ ਜੰਗ ਹੀ ਹੁੰਦਾ ਰਿਹਾ। ਅਖੀਰੀ ਸਾਰਦਾ ਨੂੰ ਪ੍ਰੇਰ ਦਿੱਤਾ, ਉਹ ਅੰਦਰ ਨਿਵਾਸ ਕਰ ਗਈ। ਫਿਰ ਬਹੁਤ ਹੋ ਗਏ, ਖੁਸ਼ ਹੋ ਗਏ ਵੀ ਇਕੱਲਾ ਅਸੀਂ ਦੋ ਜਾਣੇ, ਅਤੇ ਫਿਰ ਵੀ ਇੱਕ ਅਸਾਂ ਕਿਹਾ ਨਹੀਂ ਹੈ, ਕਦੇ ਵੀ ਮੰਗ ਕੀ ਮੰਗਦਾ ਹੈ। ਕਹਿਣ ਲੱਗਿਆ ਵੀ ਜੇ ਦੇਣਾ ਹੀ ਹੈ ਤਾਂ ਫਿਰ ਆਪਣੇ ਸੀਸ ਦੇ ਦੇਵੋ, ਕਹੇ ਦੇ ਫੁੱਲ ਚੜਾਓ। ਫਿਰ ਠਠਿੰਬਰ ਜੇ ਗਏ ਨੇ, ਫਿਰ ਕਹਿਣ ਲੱਗੇ ਵੀ ਹਾਂ ਢੰਗ ਨਾਲ, ਵੀ ਜਿੱਥੇ ਪਾਣੀ ਨਾ ਹੋਵੇ, ਖੁਸ਼ਕ ਜਗ੍ਹਾ ਹੋਵੇ, ਉੱਥੇ ਸਾਡੇ ਸੀਸ ਰੱਖ ਕੇ ਲੈ ਲਓ। ਇਸ ਤਰ੍ਹਾਂ ਫਿਰ ਭਗਵਾਨ ਨੇ ਕਹਿੰਦੇ ਵੱਡਾ ਸਾਰਾ ਸਰੀਰ ਧਾਰਨ ਕਰ ਲਿਆ, 8 ਕੋਹਾਂ ਤੱਕ ਝੌਂਕੜਾ ਹੀ ਉਹਦਾ ਆਇਆ। ਇੱਧਰ ਉੱਧਰ ਬਾਹਾਂ ਅਤੇ ਹੋਰ ਗੋਡੇ ਵੱਧ ਗਏ, ਇਸ ਕਰਕੇ ਉਹ ਕਹਿੰਦੇ ਸਾਰਾ ਜਿਹੜਾ ਚੌਂਕੜਾ ਹੈ ਉਹ 48 ਕੋਹਾਂ ਤੱਕ ਚਲਿਆ ਗਿਆ। ਉਹ ਜਿਹੜਾ ਕਹਿੰਦੇ 12 ਕੋਹਾਂ ਵਾਲਾ ਚੌਂਕੜੇ ਵਾਲਾ ਸਥਾਨ ਸੀ, ਉਹ ਕਹਿੰਦੇ ਵੀ ਆਹ ਦੇਖੋ ਇੱਥੇ ਪਾਣੀ ਹੈ ਨਹੀਂ, ਇਹ ਖੁਸ਼ਕ ਜਗ੍ਹਾ ਹੈ। ਇਹਨਾਂ ਨੇ ਸਿਰ ਰੱਖ ਦਿੱਤੇ, ਸੁਦਰਸ਼ਨ ਚੱਕਰ ਮਾਰ ਕੇ ਸਿਰ ਲਾ ਲਏ। ਉਹ ਕਹਿੰਦੇ ਸਿਰ 'ਚੋਂ ਜਿਹੜੀ ਮਿੱਝ ਜੀ ਨਿਕਲੀ ਚਿੱਟੀ ਚਿੱਟੀ, ਉਹ ਸਾਰੇ ਪਾਣੀ 'ਤੇ ਫੈਲ ਗਈ। ਫਿਰ ਉਹਦਾ ਨਾਮ ਕਹਿੰਦੇ ਆ ਧਰਤੀ, ਮੇਦਨੀ ਵੀ ਹੈ, ਮਿੱਝ ਤੋਂ ਬਣੀ। ਇਹੋ ਜਿਹੀ ਅਜੀਬ ਤਰ੍ਹਾਂ ਦੀਆਂ ਜਿਹੜੀਆਂ ਕਸਾਵਾਂ ਜਿਹੀਆਂ ਪੁਰਾਣਾਂ ਵਿੱਚ ਹਨ, ਉਹ ਜਿਵੇਂ ਲਿਖੀਆਂ ਹੋਈਆਂ ਹਨ, ਕਵੀ ਜੀ ਨੇ ਉਸੇ ਤਰ੍ਹਾਂ ਛੰਦਾਬੰਦੀ ਵਿੱਚ ਉਹਨੂੰ ਬਿਆਨ ਕਰ ਦਿੱਤਾ ਹੈ। ਪਰ ਸਾਰੀ ਜਿਹੜੀ ਕਥਾ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਮੁੱਖ ਤੋਂ ਕਹਾਈ ਹੈ, ਵੀ ਉਹਨਾਂ ਨੇ ਸਾਰੀ ਸੁਣਾਈ। ਅਤੇ ਕਹੀ ਹੈ ਸਾਰੀ ਕਵੀ ਸੰਤੋਖ ਸਿੰਘ ਜੀ ਨੇ ਆਪ ਵੀ, ਕਿਉਂਕਿ ਆਪ ਪੁਰਾਣਾ ਦੇ ਬੜੇ ਤਗੜੇ ਵਿਦਵਾਨ ਸੀ, ਇਸ ਕਰਕੇ ਜਿੱਥੇ ਕਿੱਥੇ ਵੀ ਉਹਨਾਂ ਦਾ ਦਾਖਲਾ ਲੱਗਦਾ ਹੈ ਫਿਰ ਆਪਣੇ ਜਿਹੜੇ ਇਹ ਪੁਸਤਕ ਪੜ੍ਹੇ ਹੈ ਉਹ ਗੁਰੂ ਕੇ ਇਤਿਹਾਸ ਵਿੱਚ ਹੀ ਵਰਣਨ ਕਰ ਜਾਂਦੇ ਨੇ। ਇਸ ਤਰ੍ਹਾਂ ਜਿਵੇਂ ਇੱਥੇ ਨਿਸਰ ਜਗ੍ਹਾ ਹੋਂਦ ਵਿੱਚ ਆਈ, ਇਸ ਤਰ੍ਹਾਂ ਗੁਰੂ ਘਨਸ਼ਰ ਕੁਰਕਸ਼ੇਤਰ ਉਹ ਗੁਰੂ ਰਾਜਾ ਹੋਇਆ ਹੈ ਅਤੇ ਉਹਦੇ ਅੱਗੇ ਤੋਂ ਅੱਗੇ ਸੰਤਾਨ ਕੈਰਪਾਂ ਪਾਂਡਵਾਂ ਦੀ ਹੋਈ। ਉਹ ਇੱਥੇ ਆ ਕੇ ਕਹਿੰਦੇ ਖੇਤਰ ਨੌ ਸਥਾਨ ਦਾ ਵੀ ਹੁੰਦਾ, ਜਨਯੁਗ ਵਾਲੀ ਭੂਮਿਕਾ, ਇੱਥੇ ਆ ਕੇ ਦੋਵੇਂ ਲੜੇ ਭਿੜੇ ਕੁਰਕਸ਼ੇਤਰ। ਇਸ ਤਰ੍ਹਾਂ ਇੱਥੋਂ ਕੁਰਕਸ਼ੇਤਰ ਤੋਂ ਫਿਰ ਜਮਨਾ ਵੱਲ ਨੂੰ ਚਲੇ ਗਏ। ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ, ਵੀ ਗੁਰੂ ਅਮਰਦਾਸ ਸਾਹਿਬ ਜੀ ਦੂਸਰਾ ਫਿਰ ਜਮਨਾ ਤੀਰ 'ਤੇ ਚਲੇ ਗਏ ਅਤੇ ਹਰ ਹਰ ਜਪਨ ਕੀਆ। ਜਿੰਨੇ ਨਾਲ ਜਾ ਰਹੇ ਸੀ ਸਾਰਿਆਂ ਨੇ, ਜੋ ਹਰੇ ਭਰੇ ਕਰਨ ਵਾਲਾ ਹਰੀ ਹੈ, ਹਰ ਹਰੰਤੀ ਪਾਪਾਨੀ ਦ੍ਰਿਢ ਚਿੱਤ ਵੀ ਸਿਮਰਤਾ, ਉਹ ਹਰੀ ਦਾ ਜਪਣਾ ਜਾਪ ਕੀਤਾ, ਜਪਣਾ ਕੀਤਾ ਜਾਣੀ ਵਾਹਿਗੁਰੂ ਵਾਹਿਗੁਰੂ ਸਭ ਨੇ ਜਪਣਾ ਕੀਤਾ। ਉਹ ਜਿਵੇਂ ਜਮਨਾ 'ਤੇ ਗਏ, ਉਹ ਵੀ ਭਾਗਵਤ ਪੁਰਾਣ ਵਿੱਚ ਅਜੀਬ ਤਰ੍ਹਾਂ ਦੀ ਕਸ ਸਾਖੀ ਜੀ ਲਿਖੀ ਹੋਈ ਹੈ ਅਤੇ ਉਹਦਾ ਹੀ ਲੱਥਾ ਕਵੀ ਜੀ ਨੇ ਸਾਰਾ ਕਰਕਰਾ ਦਿੱਤਾ ਛੰਦਾਬੰਦੀ ਵਿੱਚ। ਉਹ ਅਜੀਬ ਤਰ੍ਹਾਂ ਦੀ ਕਥਾ ਅੱਜ ਆ ਰਹੀ ਹੈ, ਜਿਵੇਂ ਆਉਂਦੀ ਆਪਾਂ ਮਨ ਚਿੱਤ ਲਾ ਕੇ ਸੁਣੀਏ ਜੀ। ਤੀਨ ਦਿਵਸ ਸ੍ਰੀ ਅਮਰ ਜੀ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਸਵਾਏ ਮਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਇਸ ਤਰ੍ਹਾਂ ਜਿਹੜਾ ਹੈ ਕੁਰਕਸ਼ੇਤਰ ਅਸਥਾਨ, ਉਹਦੇ ਵਿੱਚ 3 ਦਿਨ ਤੱਕ ਕੁਰਕਸ਼ੇਤਰ ਮਹਿਬਾਸ, ਇਸ ਤਰ੍ਹਾਂ 3 ਦਿਨ ਤੱਕ ਜਿਹੜਾ ਇਹ ਕੁਰਕਸ਼ੇਤਰ ਹੈ, ਇਹਦੇ ਵੀ ਜਿਹੜਾ ਅੱਗੇ ਤੀਰਥ ਨਿਸ਼ਰ ਹੈ, ਉਹ 3 ਦਿਨ ਤੱਕ ਜਿਹੜਾ 48 ਗੁਹਾਂ ਵਿੱਚ ਅਸਥਾਨ ਫੈਲਿਆ ਹੋਇਆ, ਇੱਥੇ ਨਿਵਾਸ ਕੀਤਾ, 3 ਦਿਨ ਕੁਰਕਸ਼ੇਤਰ ਅਸਥਾਨ 'ਤੇ ਰਹੇ। ਪੁਨ ਆਗੇ ਗਮਨੇ ਸੋ ਸੁਮਗ, ਫਿਰ ਕਹਿੰਦੇ ਜਿਹੜਾ ਸ੍ਰੇਸ਼ਟ ਰਸਤਾ ਹੈ ਸੋ ਭਲੀ ਪ੍ਰਕਾਰ, ਰਸਤੇ ਵਿੱਚ ਅੱਗੇ ਚੱਲੇ, ਸਿਮਰਤ ਸ੍ਰੀ ਅਬਿਨਾਸ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਕਹਿੰਦੇ ਸਵਾਏ ਮਨ ਸਿਮਰਨ ਕਰਦਿਆਂ ਹੋਇਆਂ, ਚੌਪਈ ਸਨੈ ਸਨੈ ਸਹਿ ਸੰਗਤ ਚੱਲੇ, ਗੁਰੂ ਅਮਰਦਾਸ ਸਾਹਿਬ ਜੀ ਸੰਗਤਾਂ ਦੇ ਸਹਿਤ ਸਨੈ ਸਨੈ ਹੌਲੀ ਹੌਲੀ ਚੱਲ ਰਹੇ, ਕਿਉਂਕਿ ਕਿਤਾਬ ਜੀ ਦਾ ਬਿਰਧ ਸਰੀਰ ਹੈ, ਦੂਸਰਾ ਪੈਦਲ ਜਾ ਰਹੇ ਹੈ ਸਾਰੀ ਸਿੱਖ ਸੇਵਕ ਸੰਗਤਾਂ, ਇਸ ਕਰਕੇ ਹੌਲੀ ਹੌਲੀ ਚੱਲ ਰਹੇ ਹਨ। ਸਭ ਹਿੰਨ ਕੀ ਸੁਧ ਲੇਵਤ ਭਲੇ, ਲਾਕੀ ਕਰੀ ਜਨ ਸਭ ਹਿੰਨ ਕੀ ਸੁਧ ਲੇਵਤ ਭਲੇ, ਸਾਰੇ ਤੀਰਥ ਯਾਤਰੀਆਂ ਦੀਆਂ ਸਿੱਖ ਸੰਗਤਾਂ ਦੀ ਜਿਹੜੀ ਖਬਰ ਸਾਰ ਚੰਗੀ ਤਰ੍ਹਾਂ ਲੈਂਦੇ ਹੋਏ, ਹੋਹ ਸਰਮਤ ਤਿਸ ਦੇਹ ਸਹਾਰਾ, ਜਿਹੜਾ ਕੋਈ ਥਕਾਵਟ ਸਹਿਤ ਹੋ ਜਾਂਦਾ ਥੱਕ ਥੁੱਕ ਜਾਂਦਾ ਉਸਨੂੰ ਦੂਸਰੇ ਸਹਾਰਾ ਦਿੰਦੇ ਹਨ। ਕਹਿ ਨਹਿ ਸੰਕਟ ਕਿਸੂ ਪ੍ਰਕਾਰਾ, ਕਹਿ ਨਹਿ ਸੰਕਟ ਕਿਸੂ ਪ੍ਰਕਾਰਾ, ਕਿਸੇ ਦੇ ਤਾਈਂ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ ਨਹੀਂ ਹੋ ਰਿਹਾ, ਤਕਲੀਫ ਨਹੀਂ, ਔਕੜ ਨਹੀਂ, ਔਖਿਆਈ ਨਹੀਂ ਆ ਰਹੀ ਹੈ। ਸਭ ਹਿੰਨ ਕੋ ਅਰੋਗ ਕਰ ਚੱਲ ਹੈ, ਸਾਰਿਆਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਬਿਲਕੁਲ ਤੰਦਰੁਸਤ ਨਿਰੋਗ ਕਰਕੇ ਅੰਤ ਕਿਵੇਂ ਤੋਂ ਰਹਿਤ ਕਰਕੇ ਚੱਲ ਰਹੇ ਹਨ। ਜੈ ਜੈਕਾਰ ਹੋਤ ਸੁਨ ਭਲ ਹੈ, ਇਸ ਤਰ੍ਹਾਂ ਜਿੱਧਰ ਕਿੱਧਰ ਵੀ ਜਾਂਦੇ ਆ ਸੁਣ ਕੇ ਜੈ ਜੈਕਾਰ ਹੀ ਹੁੰਦੀ ਹੈ ਭਲੀ ਪ੍ਰਕਾਰ। ਜਹਿ ਕਹਿ ਜਸ ਪਸਰਹਿ ਸਤਿਗੁਰ ਕੋ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਰਿਹਾ, ਜਿੱਥੇ ਕਿੱਥੇ ਹਰ ਪਾਸੇ ਹੀ ਜਸ ਫੈਲ ਰਿਹਾ ਹੈ। ਮਿਲਹਿ ਬਹੁਤ ਨਰ ਪ੍ਰੇਮ ਸੋ ਉਰ ਕੋ, ਹਿਰਦੇ ਵਿੱਚ ਪ੍ਰੇਮ ਧਾਰ ਕੇ ਬਹੁਤੇ ਪੁਰਸ਼ ਆ ਕੇ ਸਤਿਗੁਰੂ ਅਰਦਾਸ ਸਾਹਿਬ ਜੀ ਨੂੰ ਮਿਲਦੇ ਨੇ। ਪਹੁੰਚਤ ਭੇ ਕਾਲਿੰਦਰਿਕ ਕੂਲ, ਕੁਰਕਸ਼ੇਤਰ ਤੋਂ ਚਲਦੇ ਚਲਾਉਂਦੇ ਹੋਏ ਜਿੱਥੇ ਜਮੁਨਾ ਦਾ ਕਿਨਾਰਾ ਹੈ ਇੱਥੇ ਜਾ ਪਹੁੰਚੇ ਹਨ। ਸੁੰਦਰ ਸਿਆਮਲ ਜਲ ਅਨੁਕੂਲ, ਕਹਿੰਦੇ ਜਮੁਨਾ ਦਾ ਜਿਹੜਾ ਜਲ ਹੈ ਬੜਾ ਸੁੰਦਰ ਸਿਆਮਲ ਕੀ ਕਾਲੇ ਰੰਗ ਦਾ ਹੈ, ਅਨੁਕੂਲ ਹੈ, ਮਨ ਨੂੰ ਭਾਉਣ ਵਾਲਾ ਚੰਗਾ ਜਲ ਹੈ। ਸੰਗਤ ਪੀਰ ਸੰਗ ਗੁਰ ਭਾਰੀ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਸੰਗਤਾਂ ਦੀ ਭਾਰੀ ਭੀੜ ਵੀ ਹੈ। ਉਤਰੇ ਸੁੰਦਰ ਛਾਏ ਨਿਹਾਰੀ, ਸੋਹਣੀ ਛਾਇਆ ਦੇਖ ਕੇ ਦਰਖਤਾਂ ਦੀ ਉਹਨਾਂ ਦੇ ਹੇਠ ਸਤਿਗੁਰੂ ਜੀ ਉਤਰ ਪਏ ਹਨ। ਪਾਵਨ ਜਲ ਮਹਿ ਸਕਲ ਸੁਨਾਨੇ, ਜਿਹੜਾ ਜਮੁਨਾ ਦਾ ਪਵਿੱਤਰ ਜਲ ਹੈ ਸਵੱਛ ਜਲ ਹੈ, ਇਹਦੇ ਵਿੱਚ ਸਾਰਿਆਂ ਨੇ ਇਸ਼ਨਾਨ ਕੀਤੇ। ਜਥਾ ਸਕਤ ਦੀਨਸ ਤਹਿ ਦਾਨੇ, ਜਿਸ ਤਰ੍ਹਾਂ ਕਿਸੇ ਵੀ ਸ਼ਕਤੀ ਵਿੱਤ ਉਸੇ ਤਰ੍ਹਾਂ ਦਾਨ ਵੀ ਦਿੱਤਾ ਹੈ ਉੱਥੇ। ਖਾਨ ਪਾਨ ਕਰਕੇ ਬਿਸਰਾਮੇ, ਜਮੁਨਾ ਨਦੀ ਦੇ ਕਿਨਾਰੇ ਹੀ ਰਾਤ ਦੇ ਸਮੇਂ ਕਹਿੰਦੇ ਖਾਣਾ ਪੀਣਾ ਕਰਕੇ ਆਰਾਮ ਕੀਤਾ ਹੈ। ਉਠਤ ਸਕਲ ਸਿਮਰਤ ਹਰ ਨਾਮੇ, ਅੰਮ੍ਰਿਤ ਵੇਲੇ ਉੱਠ ਕੇ ਸਾਰੇ ਸਤਨਾਮ ਵਾਹਿਗੁਰੂ ਵਾਹਿਗੁਰੂ ਸਿਮਰ ਰਹੇ ਹਨ। ਸਭ ਸੰਗਤ ਚਿਤ ਚਾਓ ਕਨੇਰਾ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਸਿੱਖ ਸੰਗਤਾਂ ਤੀਰਥ ਯਾਤਰਾ ਕਰ ਰਹੀਆਂ, ਸਾਰਿਆਂ ਦੇ ਮਨਾਂ ਵਿੱਚ ਬੜਾ ਭਾਰੀ ਚਾਓ ਹੈ। ਸਤਿਗੁਰ ਬਾਕ ਸੁਨਹਿ ਸਭ ਬੇਰਾ, ਇਹ ਸਭ ਸਮਿਆਂ ਵਿੱਚ ਸਭ ਵੇਲੇ ਹਰ ਸਮੇਂ ਸਤਿਗੁਰੂ ਦੇ ਬਚਨਾਂ ਨੂੰ ਆਪਾਂ ਸੁਣਦੇ ਹਾਂ। ਹੱਥ ਜੋਰ ਕਰ ਸਭਨ ਅਗਾਰੀ, ਜਦੋਂ ਦਿਨ ਚੜਿਆ ਹੱਥ ਜੋੜ ਕੇ ਸਾਰਿਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਬੂਜਨ ਕੇ ਹਿਤ ਗਿਰਾ ਉਚਾਰੀ, ਜਮੁਨਾ ਨਦੀ ਦਾ ਪ੍ਰਸੰਗ ਪੁੱਛਣ ਵਾਸਤੇ ਬੇਨਤੀ ਰੂਪ ਦੇ ਵਿੱਚ ਬਚਨ ਕਹੇ ਹਨ। ਪ੍ਰਭ ਜੀ ਜਮੁਨਾ ਕੇਰ ਪ੍ਰਸੰਗ, ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਜਮੁਨਾ ਨਦੀ ਦਾ ਜਿਹੜਾ ਪ੍ਰਸੰਗ ਹੈ, ਕਹੋ ਸੁਨਾਵਨ ਕਰੋ ਸੁਨਾਵਨ ਸੰਗਤ ਸੰਗ, ਜਿੰਨੀਆਂ ਸਿੱਖ ਸੰਗਤਾਂ ਨਾਲ ਇਹਨਾਂ ਦੇ ਸਾਥ ਆਪ ਜੀ ਸੁਣਾਉਣਾ ਕਰੋ। ਜਬ ਤੀਰਥ ਕੋ ਲਹਿ ਬਿਰਤਾਂਤ, ਮਹਾਰਾਜ ਕਿਸੇ ਤੀਰਥ ਦਾ ਅਸੀਂ ਪ੍ਰਸੰਗ ਸੁਣ ਲੈਨੇ ਜਾਣ ਲੈਨੇ ਆ, ਭਾਉ ਸਹਿਤ ਮੱਝ ਸੁਭ ਭਾਂਤ, ਪ੍ਰੇਮ ਦੇ ਸੈਰ ਚੰਗੀ ਤਰ੍ਹਾਂ ਉਹਦੇ ਵਿੱਚ ਇਸ਼ਨਾਨ ਕਰਦੇ ਹਾਂ। ਹਮਹੋ ਲਾਭ ਨਿਤ ਹੋਤ ਵਿਸਾਲਾ, ਇਸ ਤਰ੍ਹਾਂ ਹੈ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਨਾਲ ਤੀਰਥ ਯਾਤਰਾ ਕਰਨ ਕਰਕੇ ਸਾਨੂੰ ਤਾਂ ਬੜਾ ਭਾਰੀ ਲਾਭ ਹੁੰਦਾ ਹੈ। ਇੱਕ ਤਾਂ ਦਰਸ ਹੈ ਤੁਮ ਸਭ ਕਾਲਾ, ਇੱਕ ਤਾਂ ਇਹ ਵੱਡਾ ਲਾਭ ਹੁੰਦਾ ਵੀ ਸਾਰਿਆਂ ਸਮਿਆਂ ਵਿੱਚ ਮਹਾਰਾਜ ਤੁਹਾਡੇ ਦਰਸ਼ਨ ਸਾਨੂੰ ਹੁੰਦੇ ਰਹਿੰਦੇ। ਦੁਤੀਏ ਤੀਰਥ ਕਰਹਿ ਇਸ਼ਨਾਨ, ਦੂਜਾ ਲਾਭ ਇਹ ਹੁੰਦਾ ਵੀ ਤੀਰਥ ਤੇ ਜਾ ਕੇ ਅਸੀਂ ਇਸ਼ਨਾਨ ਕਰ ਲੈਨੇ ਹਾਂ। ਸਿਮਰਹਿ ਨਾਮ ਦੇਹ ਪੁੰਨ ਦਾਨ, ਇਸ਼ਨਾਨ ਤੋਂ ਬਾਅਦ ਫਿਰ ਨਾਮ ਸਿਮਰਦੇ ਹਾਂ, ਇਸ ਤਰ੍ਹਾਂ ਕੋਈ ਪੁੰਨ ਦਾਨ ਵੀ ਕਰ ਦਿੰਦੇ ਹਾਂ। ਬਹੁਰ ਪ੍ਰਸੰਗ ਤੀਰਥਨ ਕੇਰਾ, ਹੋਰ ਵੀ ਅੱਗੇ ਲਾਭ ਹੁੰਦਾ ਹੈ ਵੀ ਜਿਸ ਤੀਰਥ ਤੇ ਜਾਂਦੇ ਹੋ ਤੀਰਥ ਦਾ ਜਿਹੜਾ ਬਣਦਾ ਪ੍ਰਸੰਗ ਹੈ। ਸੁਨਤ ਜਾਤ ਨਿਤ ਹੋਤ ਭਲੇਰਾ, ਅਸੀਂ ਹਮੇਸ਼ਾ ਸੁਣਦੇ ਜਾਂਦੇ ਹਾਂ ਜਿਸ ਕਰਕੇ ਸਾਡਾ ਬੜਾ ਭਾਰੀ ਭਲਾ ਹੁੰਦਾ ਹੈ। ਯਾ ਤੇ ਆਹੈ ਭਾਵਨਾ ਸਭ ਹੂੰ, ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ ਜੀ ਸਾਰਿਆਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ। ਕਹੋ ਬਿਰਤਾਂਤ ਨਦੀ ਬਰ ਅਬ ਹੂੰ, ਜਿਹੜਾ ਜਮੁਨਾ ਨਦੀ ਚੱਲ ਰਹੀ ਹੈ ਇਹਦਾ ਪ੍ਰਸੰਗ ਵੀ ਸ੍ਰੇਸ਼ਟ ਆਪ ਹੁਣ ਕਹਿ ਦੇਵੋ ਜੀ। ਕਿਸ ਤੇ ਜਨਮੀ ਜਮੁਨਾ ਨਾਮ, ਜਮੁਨਾ ਜਿਹੜੀ ਹੈ ਇਹ ਨਾਮ ਵਾਲੀ ਜਿਹੜੀ ਨਦੀ ਹੈ ਇਹ ਲੜਕੀ ਰੂਪ ਵਿੱਚ ਕਿਸ ਤੋਂ ਪੈਦਾ ਹੋਈ, ਕਿਮ ਪਾਵਨ ਹੈ ਜਲ ਅਭਿਰਾਮ। ਜਮੁਨਾ ਨਦੀ ਦਾ ਜਿਹੜਾ ਜਲ ਹੈ ਕਿਸ ਤਰ੍ਹਾਂ ਬਹੁਤ ਸਵੱਛ ਪਵਿੱਤਰ ਮੰਨਿਆ ਗਿਆ ਹੈ। ਕਿਰਪਾ ਧਾਰ ਕੈ ਸਕਲ ਸੁਨਾਵਹੁ। ਗੁਰੂ ਅਰਦਾਸ ਸਾਹਿਬ ਜੀ ਸਿੱਖ ਸੰਗਤਾਂ ਤੇ ਕਿਰਪਾ ਧਾਰ ਕੇ ਸਾਰਾ ਜਮੁਨਾ ਨਦੀ ਦਾ ਪ੍ਰਸੰਗ ਸੁਣਾਓ। ਸਭ ਕੇ ਮਨ ਅਭਿਲਾਖ ਪਰਾਵਹੁ। ਸਾਰਿਆਂ ਦੇ ਮਨਾਂ ਵਿੱਚ ਮਹਾਰਾਜ ਇਸ ਦਾ ਪ੍ਰਸੰਗ ਸੁਣ ਦੀ ਚਾਹਨ ਆਇਆ ਪੂਰੀ ਕਰ ਦਿਓ। ਇਮ ਸਿੱਖਿਐਨ ਤੇ ਸੁਨ ਕਰ ਬੈਨ। ਇਸ ਤਰ੍ਹਾਂ ਗੁਰਸਿੱਖਾਂ ਤੋਂ ਮਹਾਰਾਜ ਜੀ ਨੇ ਬਚਨ ਸੁਣ ਕੇ ਬੋਲੇ ਪਰਮ ਰਸੀਲੇ ਨੈਣ। ਬੜੇ ਸੋਹਣੇ ਨੇਤਰਾਂ ਵਾਲੇ ਸਤਿਗੁਰੂ ਜੀ ਉਹ ਆਪਣੇ ਮੁਖਾਰਬਿੰਦ ਤੋਂ ਬੋਲੇ ਹਨ। ਚਿਰੰਕਾਲ ਕੋ ਇਹ ਭੀ ਜਾਨ ਹੋਈ। ਗੁਰਸਿੱਖੋ ਇਹ ਜਿਹੜੀ ਜਮੁਨਾ ਦੀ ਤੀਰਥ ਹੈ ਵੀ ਬਹੁਤ ਸਮੇਂ ਤੋਂ ਹੀ ਬਣਿਆ ਹੋਇਆ ਜਾਣ ਲੋ। ਰੁਚਿਰ ਪ੍ਰਸੰਗ ਸੁਨਹੋ ਹਿਤ ਠਾਨ ਹੋ। ਬੜਾ ਕਹਿੰਦੇ ਰੁਚੀ ਵਾਲਾ ਪ੍ਰਸੰਗ ਹੈ, ਪ੍ਰੇਮ ਧਾਰ ਕੇ ਇਹਨੂੰ ਸੁਣ ਲਓ। ਕਾਰੀ ਗਰ ਸਭ ਦੇਵਨ ਕੇਰਾ। ਹੁਣ ਤੁਹਾਨੂੰ ਮੁੜ ਤੇ ਹੀ ਸੁਣਾਉਂਦੇ ਹਾਂ ਵੀ ਕਿੱਥੋਂ ਇਹ ਜਮੁਨਾ ਪੈਦਾ ਹੋਈ, ਕਿਹਦੇ ਘਰ ਪੈਦਾ ਹੋਈ, ਇਹਦਾ ਪਿਓ ਕੌਣ ਸੀ, ਇਹਦੀ ਮਾਂ ਕੌਣ ਸੀ। ਜਿਹੜਾ ਕਾਰੀਗਰ ਕਹਿੰਦੇ ਸਾਰਿਆਂ ਦੇਵਤਿਆਂ ਦਾ ਹੈ। ਵਿਸ਼ਕਰਮਾ ਬੁੱਧਵਾਨ ਬਡੇਰਾ। ਕਹਿੰਦੇ ਉਹਦਾ ਨਾਮ ਵਿਸ਼ਕਰਮਾ ਹੈ, ਬੜਾ ਕਹਿੰਦੇ ਵੱਡਾ ਬੁੱਧੀਵਾਨ ਸੀ। ਸੁਤਾ ਸੋ ਬ੍ਰਚਲਾ ਤਿਸਕੇ ਭਾਈ। ਜਿਹੜੀ ਵਿਸ਼ਕਰਮਾ ਸੀ ਨਾ, ਇਹ ਕਾਰੀਗਰਾਂ ਸਾਰਿਆਂ ਦਾ ਦੇਵਤਿਆਂ ਦਾ ਕਾਰੀਗਰ, ਉਹਦੇ ਘਰ ਦੇ ਚ ਕਹਿੰਦੇ ਇੱਕ ਸੁਬ੍ਰਚਲਾ ਨਾਮ ਦੀ ਲੜਕੀ ਹੋਈ। ਸਰਬ ਅੰਗ ਸੁੰਦਰ ਦੁਤਮਈ। ਉਹ ਸਾਰੇ ਅੰਗਾਂ ਕਰਕੇ ਸੁੰਦਰ ਸੀ, ਦੁਤਮਈ ਸੋਭਾ ਰੂਪ ਹੀ ਸੀ, ਸੋਭਾ ਵਾਲੀ ਸੀ। ਆਖ ਪਾਖਰੀ ਕਵਲ ਸਰੀਖੀ। ਜਿਸ ਕਹਿੰਦੇ ਵਿਸ਼ਕਰਮਾ ਦੀ ਜਿਹੜੀ ਲੜਕੀ ਸੁਰਚਲਾ ਸੀ, ਉਹਦੀਆਂ ਅੱਖਾਂ ਕਹਿੰਦੇ ਕਵਲ ਦੀਆਂ ਪੰਖੜੀਆਂ ਦੇ ਤੁਲ ਸੀ। ਜਿਨਕੀ ਕੋਰ ਬਾਨ ਸਮਤੀ। ਜਿਨ੍ਹਾਂ ਅੱਖਾਂ ਦੀਆਂ ਜਿਹੜੀਆਂ ਕੋਰਾਂ ਹਨ, ਨੁੱਕਾਂ ਹਨ, ਤੀਰਾਂ ਦੇ ਸੀਮਾਨ ਤਿੱਖੀਆਂ ਸਨ। ਗਜ ਗਾਮਨ ਸੁੱਠ ਕੰਠ ਕਪੋਤੀ। ਇਸ ਤਰ੍ਹਾਂ ਕਹਿੰਦੇ ਹਾਥੀ ਵਾਂਗੂ ਚੱਲਣ ਵਾਲੀ, ਜਿਸਦੀ ਜਿਹੜੀ ਗਰਦਨ ਹੈ ਸੁੰਦਰ ਕਬੂਤਰੀ ਦੇ ਤੁਲ। ਜਿਸ ਕੋ ਭਿਖ ਰਤ ਲੱਜਤ ਹੋਤੀ। ਜਿਸ ਕਹਿੰਦੇ ਵਿਸ਼ਕਰਮਾ ਦੀ ਲੜਕੀ ਸੁਰਚਲਾ ਨੂੰ ਦੇਖ ਦੇਖ ਕੇ ਜੀ ਕਾਮਦੇਵ ਦੇ ਘਰ ਵਾਲੀ ਰਤੀ, ਉਹ ਵੀ ਕਹਿੰਦੇ ਸ਼ਰਮਿੰਦਤ ਹੁੰਦੀ ਸੀ, ਨੀਵੀਂ ਪਾਉਂਦੀ ਸੀ। ਸੋ ਸੂਰਜ ਨੇ ਵਿਆਹਨ ਠਾਨੇ। ਗੁਰਸਿੱਖੋ ਜਿਹੜੀ ਇਹ ਸੁਰਚਲਾ ਨਾਮ ਦੀ ਲੜਕੀ ਵਿਸ਼ਕਰਮਾ ਦੀ ਸੀ, ਉਹ ਕਹਿੰਦੇ ਸੂਰਜ ਨੇ ਵਿਆਹ ਕੀਤੀ। ਰੁਚ ਰੰਗੀ ਨਿਜ ਘਰ ਮਹਿ ਆਨੀ। ਚੰਗੇ ਸੋਹਣੇ ਰੰਗ ਵਾਲੀ ਵਿਆਹ ਕੇ ਆਪਣੇ ਘਰ ਵਿੱਚ ਲੈ ਆਂਦੀ ਸੂਰਜ ਨੇ। ਕੋਮਲ ਅੰਗਾ ਕੱਟ ਤੇ ਛੀਨੀ। ਜਿਹਦੇ ਅੰਗ ਬੜੇ ਕੋਮਲ ਸਨ, ਜਿਹੜਾ ਇਸ ਤਰ੍ਹਾਂ ਕੱਟ ਸਥਾਨ ਬੜਾ ਸੂਖਮ ਹੈ ਸੀ। ਮੇਚਕ ਕੇਸਾ ਉਰਜਨ ਪੀਨੀ। ਇਸ ਤਰ੍ਹਾਂ ਜਿਸਦੇ ਕਹਿੰਦੇ ਸ੍ਰੀ ਜਿਹੜੇ ਸਿਰ ਦੇ ਵਾਲ ਸਨ ਉਹ ਕਾਲੇ ਸਨ, ਉਰਜਨ ਪੀਨੀ ਜਿਹੜੇ ਅਸਨ ਸਨ ਉਹ ਬੜੇ ਸਖਤ ਸਨ। ਕਿਤਕ ਕਾਲ ਬੀਤਾਵਨ ਕੀਨਾ। ਇਸ ਤਰ੍ਹਾਂ ਕਹਿੰਦੇ ਸੂਰਜ ਨੇ ਕੁਝ ਕੁ ਸਮਾਂ ਵਿਆਹ ਕੇ ਜਿਹੜਾ ਸਮਾਂ ਲੰਘਾਉਣਾ ਬਿਤਾਉਣਾ ਕੀਤਾ। ਸੂਰਜ ਦੂਸ ਹੈ ਤੇਜ ਤੇ ਚੀਨਾ। ਜਿਹੜਾ ਸੂਰਜ ਹੈ ਕਹਿੰਦੇ ਜਿਹੜਾ ਤੇਜ ਪ੍ਰਤਾਪ ਉਹਦਾ ਕਹਿੰਦੇ ਨਾ ਸਹਾਰੇ ਜਾਣ ਵਾਲਾ ਨੇ ਜਾਣਿਆ। ਤੋ ਦੁਖਤ ਹੋਵੇ ਰਹੀ ਨਿਕੇਤ। ਕਹਿੰਦੇ ਜਿਹੜੀ ਵਿਸ਼ਕਰਮਾ ਦੀ ਲੜਕੀ ਸੀ ਵਿਚਾਰੀ, ਕਹਿੰਦੇ ਬਹੁਤ ਦੁਖੀ ਜੀ ਹੋ ਕੇ ਸੂਰਜ ਦੇ ਘਰ ਰਹੀ। ਕੁਲ ਕੀ ਲਾਜ ਰੱਖ ਬੇਹੇਤ। ਜਿਵੇਂ ਆਪਣੇ ਕੁਲ ਦੀ ਰੱਜਿਆ ਰੱਖਣੀ, ਕੁਲ ਦੀ ਲੱਜਿਆ ਸ਼ਰਮ ਰੱਖਣ ਵਾਸਤੇ ਵਸਤੇ ਦੋਏ ਪੁੱਤਰ ਇੱਕ ਤਨ ਜਾ ਹੋਈ। ਕਹਿੰਦੇ ਇਸ ਤਰ੍ਹਾਂ ਜਦੋਂ ਸੂਰਜ ਦੇ ਘਰੇ ਵਿਆਹੀ ਗਈ ਸੂਰਜ ਚਲਾ, ਇੱਕ ਕਹਿੰਦੇ ਇਹਦੀ ਲੜਕੀ ਹੋਈ, ਦੋਏ ਦੇ ਪੁੱਤਰ ਹੋਏ। ਜਮਨਾ ਨਾਮ ਜਾਨੀਆ ਹਸੋਈ, ਆਹ ਕਹਿੰਦੇ ਲੜਕੀ ਦਾ ਨਾਮ ਤੁਸੀਂ ਜਮਨਾ ਕਰਕੇ ਜਾਣ ਲਓ। ਮੁਨ ਅਰ ਜਨ ਜਮ ਦੂਸਰ ਸੁਤ ਹੋਵਾ, ਦੋ ਜਿਹੜੇ ਪੁੱਤਰ ਸਨ ਉਹ ਕਹਿੰਦੇ ਇੱਕ ਦਾ ਨਾਮ ਮਨੂ ਸੀ, ਦੂਸਰੇ ਦਾ ਨਾਮ ਸੀ ਜਮ ਧਰਮ ਰਾਜ। ਇਉਂ ਦੋ ਪੁੱਤਰ ਹੋਏ, ਇੱਕ ਲੜਕੀ ਏ ਜਮਨਾ ਹੋਈ। ਮਹਾ ਪ੍ਰਤਾਪ ਸਾਥ ਉਦਤਿਓ ਤਿਓਵਾ, ਇਸ ਤਰ੍ਹਾਂ ਉਤਿਓਵਾ ਬੜੇ ਪ੍ਰਤਾਪ ਦੇ ਸਹਿਤ ਪ੍ਰਗਟ ਹੋਏ ਤਿੰਨੇ ਹੀ। ਪਤ ਕੇ ਤੇਜ ਸੰਗ ਹੋਏ ਬਿਹਬਲ, ਪਰ ਫੇਰ ਵੀ ਕਹਿੰਦੇ ਜਿਹੜੀ ਇਹ ਵਿਸ਼ਕਰਮਾ ਦੀ ਲੜਕੀ ਸੂਰਜ ਚਲਾਇਆ ਆਪਣੇ ਪਤੀ ਸੂਰਜ ਦੇ ਤੇਜ ਦੇ ਨਾਲ, ਕਹਿੰਦੇ ਕਈ ਵਾਰੀ ਬੇਬਲ ਜੀ ਹੋ ਜਾਂਦੀ। ਸਹਿਓ ਨਾ ਜਾਏ ਅੰਗ ਰਹਿ ਜਲ ਬਨ, ਤੇਜ ਸਹਾਰਿਆ ਨਾ ਜਾਂਦਾ ਸੂਰਜ, ਕਹਿੰਦੇ ਸਰੀਰ ਕਰਕੇ ਜਲ ਪਰ ਜੀ ਰਹਿ ਜਾਂਦੀ, ਸੜ ਮੱਚ ਜਾਂਦੀ। ਨਿਤ ਛਾਇਆ ਕੀ ਤੀ ਬਣਾਈ, ਕਹਿੰਦੇ ਇੱਕ ਦਿਨ ਇਹ ਜਿਹੜੀ ਸੂਰਜ ਦੀ ਪੁੱਤਰੀ ਹੈ ਨਾ ਆਪਣੀ, ਕਹਿੰਦੇ ਛਾਇਆ ਦੀ ਆਪਣੇ ਪਰਛਾਵੇਂ ਦੀ ਉਹਨੇ ਇਸਤਰੀ ਲੜਕੀ ਬਣਾਈ। ਨਿਜ ਸਰੂਪ ਸਮ ਸਦਨ ਬਿਠਾਈ, ਇਸ ਤਰ੍ਹਾਂ ਕਹਿੰਦੇ ਆਪਣਾ ਸਰੂਪ ਸੀ ਨਾ ਉਹੀ ਜੀ ਬਣਾ ਕੇ ਆਪਣੀ ਵਰਗੀ ਕਹਿੰਦੇ ਇਸ ਸੂਰਜ ਦੇ ਘਰੇ ਬਿਠਾ ਦੀ ਉਸਨੇ। ਤਰਾਸ ਤੇਜ ਕੋ ਪਾਏ ਵਿਸਾਲਾ, ਕਿਉਂਕਿ ਜਿਹੜਾ ਸੂਰਜ ਹੈ ਉਹਦਾ ਕਹਿੰਦੇ ਬਹੁਤਾ ਤੇਜ ਦਾ ਡਰ ਜਾ ਪਾ ਕੇ, ਚੋਰੀ ਗਮਨ ਕੀਨ ਪਿਤ ਸ਼ਾਲਾ, ਸੂਰਜ ਪਤੀ ਨੂੰ ਦੱਸੇ ਤੋਂ ਬਗੈਰ ਹੀ ਆਪਣੇ ਪਿਤਾ ਵਿਸ਼ਕਰਮਾ ਦੇ ਘਰ ਨੂੰ ਚਲਣਾ ਕੀਤਾ। ਵਿਸ਼ਕਰਮਾ ਨੇ ਜਬ ਹੈ ਨਿਹਾਰੀ, ਕਹਿੰਦੇ ਵੇ ਗੁਰਸਿੱਖੋ ਜਦੋਂ ਇਹ ਜਿਹੜੀ ਹੈ ਨਾ ਸਵਰਚਲਾ ਲੜਕੀ ਸੂਰਜ ਨੇ ਆਪਣੇ ਘਰ ਵਿਸ਼ਕਰਮਾ ਨੇ ਆਪਣੇ ਘਰ ਦੇ ਵਿੱਚ ਆਈ ਵੇਖੀ, ਜਾਨ ਅਜੋਗ ਕਠੋਰ ਉਚਾਰੀ, ਅਜੋਗ ਜੀ ਇਹ ਗੱਲ ਜਾਣ ਕਰਕੇ ਤੇ ਵਿਸ਼ਕਰਮਾ ਨੇ ਕਹਿੰਦੇ ਬੜੀਆਂ ਸਖਤੀ ਗੱਲਾਂ ਕਹੀਆਂ, ਕਰੜੀਆਂ ਗੱਲਾਂ ਕਹੀਆਂ, ਗਾਲਾਂ ਗੂਲਾਂ ਦਿੱਤੀਆਂ। ਪੱਤ ਤੇ ਛਪ ਕੇ ਬਿਨਾ ਹਕਾਰੇ ਲਗੇ, ਮੇਰੀ ਲੜਕੀ ਪਤੀ ਤੇ ਦੱਸੇ ਤੇ ਬਗੈਰ ਲੁਕ ਛਿਪਕੇ ਤੋਂ, ਕਿਉਂ ਆਈ ਚੱਲ ਸਦਨ ਹਮਾਰੇ, ਇਸ ਤਰ੍ਹਾਂ ਪਤੀ ਤੋਂ ਲੁਕ ਛੁਕ ਕੇ ਮੇਰੇ ਸੱਦੇ ਤੋਂ ਬਗੈਰ ਮੇਰੇ ਘਰ ਵਿੱਚ ਚੱਲ ਕੇ ਤੂੰ ਕਿਵੇਂ ਆ ਗਈ। ਮੋਹ ਘਰ ਮੈਂ ਰੱਖਬੇ ਨਹਿ ਥਾਨ, ਇਸ ਕਰਕੇ ਹੇ ਲੜਕੀ ਆਪਣੇ ਘਰ ਦੇ ਵਿੱਚ ਰੱਖਣ ਵਾਸਤੇ ਤੇਰੇ ਲਈ ਮੇਰੇ ਵਾਸਤੇ ਕੋਈ ਥਾਂ ਹੈ ਨਹੀਂ। ਜਹ ਇੱਛਾ ਤਹਿ ਕਰੋ ਪਿਆਨ, ਜਿੱਧਰ ਤੇਰੀ ਇੱਛਾ ਜਿੱਧਰ ਤੇਰੀ ਮਰਜ਼ੀ ਉਧਰ ਤੂੰ ਚਲੀ ਜਾਓ। ਪਾਕ ਪਿਤਾ ਕੇ ਸੁਨ ਕੰਮ ਲਾਈ, ਇਸ ਤਰ੍ਹਾਂ ਆਪਣੇ ਪਿਓ ਵਿਸ਼ਕਰਮਾ ਦੀਆਂ ਗੱਲਬਾਤ ਸੁਣ ਕੇ ਕਹਿੰਦੇ ਲੜਕੀ ਕਮਲਾ ਗਈ ਮੁਰਝਾ ਗਈ, ਆਪਣੀ ਦੇਹ ਤਬਹਿ ਪਲਟਾਈ। ਕਹਿੰਦੇ ਫਿਰ ਸੁਰਚਰਾ ਲੜਕੀ ਨੇ ਵਿਸ਼ਕਰਮਾ ਦੀ ਨੇ ਕਹਿੰਦੇ ਆਪਣੀ ਦੇਹ ਬਦਲ ਲਈ। ਬੜਵਾ ਕੋ ਧਾਰਨ ਕਰ ਤਨ ਕੋ, ਕਹਿੰਦੇ ਦੇਹ ਕੀ ਬਦਲੀ ਵੀ ਲੜਕੀ ਤਾਂ ਬਦਲ ਗਏ, ਕਹਿੰਦੇ ਘੋੜੀ ਦਾ ਸਰੀਰ ਬਣਾ ਲਿਆ। ਪ੍ਰਾਪਤ ਪਈ ਜਾਏ ਬੱਡ ਬਨ ਕੋ, ਜਿੱਥੇ ਗਾੜਾ ਸੰਘਣਾ ਜੰਗਲ ਸੀ ਉਹਦੇ ਵਿੱਚ ਜਾ ਵੜੀਏ। ਇਸ ਕੀ ਗੱਤ ਸੂਰਜ ਨਹਿ ਜਾਣੀ, ਇਹ ਜਿਹੜੀ ਹਾਲਤ ਹੈ ਨਾ ਵੀ ਇਹ ਜਿਹੜੀ ਮੇਰੀ ਘਰਵਾਲੀ ਹੈ ਤੇ ਭੱਜ ਗਈ, ਆਪਣੇ ਥਾਂ ਛਾਇਆ ਦੀ ਘਰਵਾਲੀ ਬਣਾ ਕੇ ਚੜ ਗਈ ਹੈ, ਹੁਣ ਘੋੜੀ ਬੜੀ ਫਿਰਦੀ ਹੈ, ਕਹਿੰਦੇ ਉਹਦੀ ਹਾਲਤ ਸੂਰਜ ਨੇ ਨਾ ਜਾਣੀ। ਛਾਇਆ ਤੀਹਾ ਜਾਨ ਰਤ ਠਾਨੀ, ਹਾਂ ਜਿਹੜੀ ਕਹਿੰਦੇ ਉਹ ਛਾਇਆ ਦੀ ਆਪਣੀ ਵਰਗੀ ਲੜਕੀ ਇਸਤਰੀ ਬਣਾਈ ਸੀ ਉਹਨੂੰ ਆਪਣੀ ਇਸਤਰੀ ਜਾਣ ਕੇ ਉਹਦੇ ਨਾਲ ਸੰਬੰਧ ਕਰ ਲਿਓ। ਤਿਸ ਤੇ ਭੀ ਦੋਏ ਸੁਤ ਜਨਮ ਆਏ, ਕਹਿੰਦੇ ਉਹ ਜਿਹੜੀ ਛਾਇਆ ਤੋਂ ਬਣਾਈ ਸੀ ਨਾ ਇਸਤਰੀ ਉਹ ਤੋਂ ਵੀ ਕਹਿੰਦੇ ਸੂਰਜ ਨੇ ਦੋ ਪੁੱਤਰ ਪੈਦਾ ਕਰ ਲਏ। ਨਾਮ ਸਨੀਚਰ ਆਦਿਕ ਗਾਏ, ਜਿਵੇਂ ਸ਼ਨਿਚਰ ਹੈ ਇਹਦਾ ਇਹ ਨਾਂ ਕਿਹਾ, ਇਹ ਵੀ ਕਹਿੰਦੇ ਉਹ ਤੋਂ ਹੀ ਪੈਦਾ ਹੋਇਆ। ਏਕ ਸੁਤਾ ਛਾ ਛਾਇਆ ਨਿਪ ਜਾਈ। ਇੱਕ ਜਿਹੜੀ ਲੜਕੀ ਹੈ ਕਹਿੰਦੇ ਛਾਇਆ ਤੋਂ ਉਹਨੇ ਪੈਦਾ ਕੀਤੀ, ਤਪਤੀ ਨਾਮ ਤਿਸੀ ਕੋ ਗਾਈ, ਉਹਦਾ ਨਾਮ ਕਹਿੰਦੇ ਤਾਪਤੀ ਕਰਕੇ ਕਿਹਾ ਜਾਂਦਾ ਹੈ। ਦਖਣ ਵਿਖੇ ਬਹੀ ਹੋਏ ਸਲਤਾ, ਅਖੀਰੀ ਫਿਰ ਜਿਹੜੀ ਤਾਪਤੀ ਸੀ ਨਾ ਲੜਕੀ ਕਹਿੰਦੇ ਦੱਖਣ ਦੀ ਤਰਫ ਜਾ ਕੇ ਤੇ ਉੱਥੇ ਕਹਿੰਦੇ ਨਦੀ ਹੋ ਕੇ ਚੱਲੀ। ਬਿਮਲ ਅਗਾਧ ਜਾਹ ਜਲ ਚਲਤਾ, ਇਸ ਤਾਪਦੀ ਨਦੀ ਦੇ ਵਿੱਚ ਬੜਾ ਡੂੰਘਾ ਤੇ ਉਜਲ ਪਾਣੀ ਚੱਲਦਾ ਹੈ। ਜੁਗ ਤਨ ਜਾ ਅਰ ਨੰਦਨ ਚਾਰ, ਇਸ ਤਰ੍ਹਾਂ ਕਹਿੰਦੇ ਸੂਰਜ ਦੇ ਘਰ ਦੇ ਵਿੱਚ ਚਾਰ ਪੁੱਤਰ ਹੋਏ ਤੇ ਦੋ ਲੜਕੀਆਂ ਹੋਈਆਂ ਜਮਨਾ ਤੇ ਤਾਪਤੀ। ਮਾਰ ਤਾਂਡ ਕੇ ਭਏ ਅਗਾਰ, ਉਹ ਕਹਿੰਦੇ ਸੂਰਜ ਦੇ ਘਰ ਦੇ ਵਿੱਚ ਚਾਰ ਲੜਕੇ ਤੇ ਦੋ ਲੜਕੀਆਂ ਹੋਈਆਂ। ਇੱਕ ਦਿਵਸ ਛਾਇਆ ਕੇ ਸਾਥ, ਇੱਕ ਦਿਨ ਦੀ ਗੱਲ ਹੈ, ਛਾਇਆ ਜਿਹੜੀ ਹੈ ਛਾਇਆ ਤੋਂ ਬਣਾਈ ਹੋਈ ਜਿਹੜੀ ਇਸਤਰੀ ਸੀ ਉਹਦੇ ਨਾਲ ਜਮ ਲੜ ਪਰਿਓ ਬਹਿਸ ਕਿਸ ਗਾਥ, ਕਿਸੇ ਗੱਲੋਂ ਕਹਿੰਦੇ ਬਹਿਸ ਦਾ ਹੋਇਆ ਜਿਹੜਾ ਧਰਮਰਾਜ ਸੀ ਕਹਿੰਦੇ ਉਹਦੇ ਨਾਲ ਲੜ ਪਿੜ ਪਿਆ। ਅਧਿਕ ਕ੍ਰੋਧ ਦੋਇਨ ਕੇ ਹੋਵਾ, ਕਹਿੰਦੇ ਦੋਹਾਂ ਦੇ ਵਿੱਚ ਆਪੋ ਵਿੱਚ ਹੀ ਬੜਾ ਭਾਰੀ ਕ੍ਰੋਧ ਪੈਦਾ ਹੋ ਗਿਆ। ਰਕਤ ਨੇਤਰ ਆਪਸ ਮਹਿ ਜੋਵਾ, ਆਪੋ ਵਿੱਚ ਹੀ ਇੱਕ ਦੂਸਰੇ ਨੂੰ ਕਹਿੰਦੇ ਦੋਵੇਂ ਲਾਲ ਨੇਤਰ ਕਰਕੇ ਵੇਖਣ ਲੱਗੇ ਝਾਕਣ ਲੱਗੇ। ਗਿਰਾ ਕਠੋਰ ਵਿਸਾਲ ਉਚਾਰੀ, ਇੱਧਰ ਕਹਿੰਦੇ ਮਾਂ ਨੇ ਉੱਧਰ ਧਰਮਰਾਜ ਨੇ ਕਹਿੰਦੇ ਆਪੋ ਵਿੱਚ ਹੀ ਇੱਕ ਦੂਸਰੇ ਨੂੰ ਬੜੀਆਂ ਸਖਤੀ ਗੱਲਾਂ ਕਹੀਆਂ। ਤਬ ਜਮ ਨੇ ਨਿਤ ਲਾਤ ਉਬਾਰੀ, ਜਦੋਂ ਕਹਿੰਦੇ ਨਾ ਹੀ ਹਟੀ ਫਿਰ ਜਿਹੜਾ ਧਰਮਰਾਜ ਰਾਜਾ ਨੇ ਕਦੇ ਲੱਤ ਜੀ ਚੁੱਕੀ ਵੀ ਤੇਰੇ ਮਾਰੂੰਗਾ ਬੱਖੀ ਚ। ਉਦਤੇ ਉਹ ਕਰਨ ਪ੍ਰਹਾਰ ਸੋ ਛਾਇਆ, ਜਦੋਂ ਕਹਿੰਦੇ ਉਹ ਧਰਮਰਾਜ ਆਪਣੀ ਛਾਇਆ ਇਸ ਸਰੀਰ ਨੂੰ ਉਹ ਲੱਤ ਜੀ ਮਾਰਨ ਵਾਸਤੇ ਤਿਆਰ ਜਾ ਹੋਇਆ, ਲੱਤ ਜੀ ਚੁੱਕੀ ਹੈ। ਇਨ ਦੇਖਤ ਇਮ ਸਰਾਪ ਅਲਾਇਆ, ਇਹ ਜਿਹੜੀ ਕਹਿੰਦੇ ਇਸਤਰੀ ਛਾਇਆ ਤੋਂ ਬਣਾਈ ਸੀ ਇਹਨੇ ਦੇਖ ਕੇ ਫਿਰ ਕਹਿੰਦੇ ਧਰਮਰਾਜ ਨੂੰ ਸਰਾਪ ਦਾ ਬਚਨ ਕਹਿ ਦਿੱਤਾ। ਚਰਨ ਉਬਾਰਿਓ ਮੋਕੋਹ ਜੋਏ, ਉਹ ਧਰਮਰਾਜ ਜਿਹੜਾ ਪੈਰ ਜਾ ਲੱਤ ਜੀ ਤੂੰ ਮੇਰੇ ਵੱਲ ਨੂੰ ਚੁੱਕੀ ਹੈ ਨਾ, ਚਾਹੇ ਪ੍ਰਹਾਰ ਕਰਨ ਕੋ ਸੋਏ, ਇਸ ਤਰ੍ਹਾਂ ਇਹ ਪੈਰ ਜਾ ਲੱਤ ਜਾ ਚੁੱਕੇ ਤੇ ਮੈਨੂੰ ਮਾਰਿਆ ਚਾਹੁੰਦਾ ਹੈ। ਅਬ ਗਰ ਜਾਹੋ ਨਾ ਆਛੋ ਰਹੇ, ਉਹ ਤੇਰੀ ਲੱਤ ਜੀ ਗਲ ਗੁਲ ਜਾਏ, ਉਹ ਤੇਰੇ ਜਿਹੜੇ ਮੈਂ ਲੱਤ ਜੀ ਹੁਣ ਚੰਗੀ ਨਾ ਰਹੇ। ਕਰ ਅਪਰਾਧ ਉਚਿਤ ਦੁੱਖ ਸਹੈ, ਜਾਂ ਤੂੰ ਕਹਿੰਦੇ ਗੁਨਾਹ ਕੀਤਾ ਹੋਏ ਜਾਂ ਕਹਿੰਦੇ ਤੂੰ ਦੁੱਖ ਸਹਾਰੇ। ਛਾਇਆ ਸਰਾਪ ਦਿਓ ਇਮ ਜਬੈ, ਇਸ ਤਰ੍ਹਾਂ ਕਹਿੰਦੇ ਜਦੋਂ ਸਰਾਪ ਜਿਹੜੀ ਛਾਇਆ ਇਸਤਰੀ ਸੀ ਉਹਨੇ ਧਰਮਰਾਜ ਨੂੰ ਸਰਾਪ ਦੇ ਦਿੱਤਾ। ਜਮ ਕੋ ਚਰਨ ਗਯੋ ਤਬ ਗਰ ਤਬ, ਕਹਿੰਦੇ ਉਹਦਾ ਹੀ ਜਿਹੜਾ ਧਰਮਰਾਜ ਦਾ ਚਰਨ ਸੀ ਗਲ ਗਿਆ, ਜਾਣੀ ਲੱਤ ਜੀ ਟੁੱਟ ਗਈ, ਇਸੇ ਕਰਕੇ ਜਿਹੜਾ ਲੰਗੜਾ ਨੂੰ ਧਰਮਰਾਜ ਕਹਿੰਦੇ ਨੇ ਨਿਹੰਗ ਸਿੰਘ। ਸੁਧ ਸੂਰਜ ਨੇ ਜਬ ਹੂੰ ਸੁਣੀ, ਇੱਧਰ ਕਹਿੰਦੇ ਜਦੋਂ ਸੂਰਜ ਨੇ ਸਾਰੀ ਗੱਲਬਾਤ ਖਬਰ ਸਾਰ ਸੁਣੀ, ਹਿਰਦੈ ਵਿਖੇ ਬਹੁਤ ਬਿਧ ਸੋ ਗੁਣੀ, ਹਾਂ ਇਸ ਤਰ੍ਹਾਂ ਕਹਿੰਦੇ ਬਹੁਤ ਤਰ੍ਹਾਂ ਨਾਲ ਆਪਣੇ ਹਿਰਦੇ ਵਿੱਚ ਸੋਚੀ ਵਿਚਾਰੀ ਗੱਲ, ਇਹੋ ਸੁੱਤ ਮਾਤਾ ਲਖੀਐ ਕੈਸੇ, ਇਹ ਜਿਹੜਾ ਧਰਮਰਾਜ ਹੈ ਤੇ ਉੱਧਰ ਮਾਂ, ਇਹ ਕਿਸ ਤਰ੍ਹਾਂ ਆਪੋ ਵਿੱਚ ਹੀ ਜਾਣੀ ਵੀ ਮਾਂ ਪੁੱਤ ਹੋ ਸਕਦੇ ਹੈ। ਘੋਰ ਕਰਮ ਕੀਨਸ ਜੁਗ ਐਸੇ, ਦੋਹਾਂ ਨੇ ਬੜਾ ਭਿਆਨਕ ਜਿਹਾ ਕਰਮ ਕੀਤਾ ਵੀ ਪੁੱਤ ਨੇ ਮਾਂ ਬੰਨੀ ਲੱਤ ਚੱਕੀ ਹੈ ਤੇ ਮਾਂ ਨੇ ਕਹਿਤਾ ਤੇਰੀ ਗੱਲ ਲੱਤ ਸੜਦਾ ਇਹ ਗਲ ਜਾਏ। ਇਸ ਤਰ੍ਹਾਂ ਭਿਆਨਕ ਕਰਮ ਮਾਂ ਪੁੱਤ ਤਾਂ ਕਰਦੇ ਨੀ ਹੁੰਦੇ। ਸਹਿਤ ਸੰਦੇਹ ਸੂਰ ਜਬ ਹੋਵਾ, ਜਦੋਂ ਵੇ ਕਹਿੰਦੇ ਸੂਰਜ ਫਿਰਿਆ ਬੜੇ ਸੰਸੇ ਸਹਿਤ ਹੋ ਗਿਆ, ਉਹਨੂੰ ਸ਼ੱਕ ਪੈ ਗਿਆ। ਆਇਓ ਛਾਇਆ ਕੀ ਦਿਸ ਜੋਵਾ, ਕਹਿੰਦੇ ਫਿਰ ਜਿੱਥੇ ਉਹ ਛਾਇਆ ਤੋਂ ਬਣਾਈ ਹੋਈ ਇਸਤਰੀ ਸੀ ਉਹਦੀ ਤਰਫ ਆਇਆ ਤੇ ਉਹਦੀ ਬੀਲੀ ਵੇਖਿਆ। ਸੱਚ ਬਤਾਵਹ ਹੈ ਤੂੰ ਕੌਣ, ਕਹਿੰਦੇ ਉਹ ਫਿਰ ਉਹਨੂੰ ਬੋਲਿਆ ਸੂਰ, ਕਹਿੰਦੇ ਸੂ ਸੱਚ ਦੱਸਦੇ ਤੂੰ ਕੌਣ, ਮੇਰੇ ਘਰ ਵਾਲੀ ਤਾਂ ਲੱਗਦੀ ਨਹੀਂ। ਸੁਧ ਸੋ ਇਮਕੋ ਕਰ ਹੈ ਭੌਣ, ਸਨ। ਇਸ ਤਰ੍ਹਾਂ ਕਰਦੇ ਵਿੱਚ ਆਪਣੇ ਪੁੱਤਰ ਨੂੰ ਇਹੋ ਜਿਹੀ ਗੱਲ ਭਲਾ ਕੌਣ ਕਹਿਣਾ ਕਰਦਾ ਹੁੰਦਾ, ਜਿਵੇਂ ਤੂੰ ਕਿਹਾ ਤੇਰੀ ਗਲਤ ਖਰਸਾ ਟੁੱਟ ਜਾਏ ਭੱਜ ਜਾਏ। ਦਿਨ ਪ੍ਰਤ ਜਬ ਹੈ ਤਰਾਸ ਉਪਜਾਇਆ, ਜਦੋਂ ਕਹਿੰਦੇ ਸੂਰਜ ਨੇ ਇਸ ਨੂੰ ਬੜਾ ਭਾਰੀ ਡਰ ਪੈਦਾ ਕੀਤਾ। ਛਾਇਆ ਸਾਚ ਬਿਰਤਾਂਤ ਬਤਾਇਆ, ਜਿਹੜੀ ਵੀ ਵਿਸ਼ਕਰਮਾ ਨੇ ਆਪਣੀ ਆਪਣੇ ਥਾਂ ਇਹ ਛਾਇਆ ਤੋਂ ਕਹਿੰਦੇ ਲੜਕੀ ਬਣਾਈ ਸੀ, ਇਹਦੀ ਘਰਵਾਲਾ ਹੀ ਬਣਾ ਕੇ ਛੱਡੀ, ਉਹਨੇ ਸੱਚ ਕਹਿ ਦਿੱਤਾ। ਤੁਬਦਾਰਾ ਗਮਨੀ ਪਿਤ ਔਰ, ਸੂਰਜ ਸੱਚੀ ਗੱਲ ਤਾਂ ਇਹ ਹੈ ਜਿਹੜੀ ਤੇਰੀ ਘਰਵਾਲੀ ਸੀ ਉਹ ਤਾਂ ਕਹਿੰਦੇ ਆਪਣੇ ਘਰ ਨੂੰ ਚਲੀ ਗਈ, ਪਿੱਕ ਕੇ ਚਲੀ ਗਈ। ਮੁਝ ਕੋ ਗਈ ਰਾਖ ਇਸ ਠੌਰ, ਮੈਨੂੰ ਕਹਿੰਦੇ ਇੱਥੇ ਬਣਾ ਬਣੋ ਕੇ ਤੇਰੇ ਘਰਵਾਲੀ ਬਣਾ ਕੇ ਮੈਨੂੰ ਉਹ ਕਹਿੰਦੇ ਇਸ ਥਾਂ ਤੇ ਟਿਕਾ ਗਈ। ਆਦਿਸ਼ ਨਿਸ਼ਚਰ ਸੰਤਤ ਮੇਰੀ, ਜਿਵੇਂ ਸਨਿਚਰ ਹੈ ਤਾਪਤੀ ਹੈ ਮੇਰੀ ਸੰਤਾਨ ਹੈ। ਮਨ ਜਮ ਜਮਨਾ ਹੈ ਤਿਸ ਮਨੂ ਹੈ ਧਰਮਰਾਜ ਹੈ ਜਮਨਾ, ਇਹ ਤਿੰਨੇ ਕਹਿੰਦੇ ਉਹ ਜਿਹੜੀ ਉਹ ਚਲੀ ਗਈ ਨਾ ਉਹਦੀ ਸੰਤਾਨ ਹੈ। ਚਿਰੰਕਾਲ ਕੀ ਤਿਆਗ ਪਲਾਈ, ਸੂਰਜ ਮੈਂ ਸੱਚ ਕਹਿੰਦੀ ਉਹ ਤੇਰੀ ਘਰਵਾਲੀ ਤਾਂ ਬਹੁਤ ਸਮਾਂ ਹੋ ਗਿਆ ਤੈਨੂੰ ਛੱਡ ਕੇ ਚਲੀ ਗਈ। ਮੈਂ ਪਾਲਨ ਕੀਨੇ ਚੋਹ ਪਾਈ, ਉਹ ਜਿਹੜੇ ਮਤਰੇਈ ਮਾਂ ਹੈ ਕਹਿੰਦੇ ਤਿੰਨੇ ਚਾਰੇ ਭਰਾ ਮੈਂ ਪਾਲਣਾ ਪੀਤੇ, ਦੋ ਲੜਕੀਆਂ ਵੀ ਮੈਂ ਹੀ ਪਾਲੀਆਂ। ਸੁਨ ਸਪਤਾਸ ਤਰ ਤੁਰਤ ਹੀ ਧਾਇਓ, ਕਹਿੰਦੇ ਇਸ ਤਰ੍ਹਾਂ ਉਹ ਤੋਂ ਸੁਣ ਕੇ ਜਿਹੜਾ ਸੂਰਜ ਬੜੀ ਛੇਤੀ ਕਹਿੰਦੇ ਦੌੜਿਆ ਭਜਿਆ। ਵਿਸ਼ਕਰਮਾ ਕੇ ਘਰ ਚੱਲ ਆਇਓ, ਜਿੱਥੇ ਵਿਆਹਿਆ ਭਰਿਆ ਸੀ ਵਿਸ਼ਵਕਰਮਾ ਦੇ ਘਰ ਵਿੱਚ ਉੱਥੇ ਚੱਲ ਆਇਆ ਸੂਰਜ। ਕਹਿਓ ਸੁਤਾ ਤੇਰੀ ਇਤ ਆਈ, ਆ ਕੇ ਵਿਸ਼ਵਕਰਮਾ ਨੂੰ ਕਿਹਾ ਵੀ ਤੇਰੀ ਜਿਹੜੀ ਲੜਕੀ ਸੁਰੱਖਾ ਮੇਰੇ ਨਾਲ ਵਿਆਹੀ ਇਹ ਤਾਂ ਮੈਨੂੰ ਬਿਨਾ ਪੁੱਛੇ ਦੱਸੇ ਤੋਂ ਹੀ ਚੱਲ ਆਈ। ਬਿਤਾ ਬਿਤੇ ਕਾਲ ਬਹੁ ਅਬ ਸੁਧ ਪਾਈ, ਹੁਣ ਖਬਰ ਪਾਈ ਹੈ ਵੀ ਉਹਨੂੰ ਇੱਥੇ ਆਇਆ ਬਹੁਤ ਸਮਾਂ ਲੰਘ ਗਿਆ ਬੀਤ ਗਿਆ। ਕਰੀ ਅਜੋਗ ਬਾਤ ਲਖ ਲੀਜੈ, ਵਿਸ਼ਵਕਰਮਾ ਦੇਖ ਲਾ ਜਾਣ ਲਾ ਤੇਰੀ ਲੜਕੀ ਨੇ ਬੜੀ ਅਜੋਗ ਜੀ ਗੱਲ ਕੀਤੀ ਹੈ। ਮੋਕੋ ਅਬ ਬਤਾਏ ਤਿਸ ਦੀਜੈ, ਇਸ ਕਰਕੇ ਵੀ ਵਿਸ਼ਵਕਰਮਾ ਹੁਣ ਮੈਨੂੰ ਦੱਸ ਦੇ ਵੀ ਜਿਹੜੀ ਤੇਰੀ ਲੜਕੀ ਕਿੱਥੇ ਚਲੀ ਗਈ, ਹੁਣ ਕਿੱਥੇ ਰਹਿੰਦੀ। ਵਿਸ਼ਵਕਰਮਾ ਨੇ ਕਹਿਓ ਬਿਰਤਾਂਤ, ਕਹਿੰਦੇ ਵੀ ਉਸ ਵੇਲੇ ਸੂਰਜ ਤੋਂ ਸੁਣ ਕੇ ਵਿਸ਼ਵਕਰਮਾ ਨੇ ਉਹ ਸਾਰਾ ਪ੍ਰਸੰਗ ਕਿਹਾ। ਮੋ ਘਰ ਆਈ ਹੁਤੀ ਪਲਾਤ, ਕਹਿੰਦੇ ਮੇਰੇ ਘਰ ਦੇ ਵਿੱਚ ਵੀ ਉਹ ਭੱਜ ਕੇ ਇੱਕ ਵਾਰੀ ਉਹ ਆ ਗਈ ਸੀ। ਨਹੀਂ ਸਦਨ ਮੈਂ ਰਹਿਣ ਦਈ ਹੈ, ਇਸ ਕਰਕੇ ਵੀ ਸੂਰਜ ਸੱਚ ਤਾਂ ਗੱਲ ਇਹ ਵੀ ਉਹ ਆ ਗਈ ਸੀ ਭੱਜ ਕੇ, ਮੈਂ ਤਾਂ ਆਪਣੇ ਘਰ ਨੂੰ ਰਹਿਣ ਨਹੀਂ ਦਿੱਤਾ ਹੈ। ਹੋਏ ਨਿਰਾਸ਼ ਕਿਤ ਵਹਿਰ ਗਈ ਹੈ, ਇਸ ਕਰਕੇ ਨਿਰਾਸ਼ੀ ਉਪਰਾਮ ਜੀ ਹੋ ਕੇ ਕਿਤੇ ਬਾਹਰ ਨੂੰ ਚਲੀ ਚੁਲੀ ਗਈ। ਉਹ ਦਿਨ ਮੈਂ ਸੁਣ ਹੈ ਸੋ ਸਾਚੀ, ਕਹਿੰਦੇ ਫਿਰ ਵਿਸ਼ਵਕਰਮਾ ਬੋਲਿਆ ਕਹਿੰਦੇ ਵੀ ਹੇ ਸੂਰਜ ਸੁਣ ਲਾ, ਉਹ ਵੀ ਕਹਿੰਦੇ ਮੇਰੀ ਲੜਕੀ ਸੱਚੀ ਹੀ ਹੈ। ਦੁਖਤ ਬਹੁਤ ਲਾਗਹਿ ਤੁਬ ਆਚੀ, ਕਹਿੰਦੇ ਤੇਰੀਆਂ ਜਿਹੜੀਆਂ ਸੇਕ ਹੈ ਨਾ ਉਹਦੇ ਕਰਕੇ ਉਹਨੂੰ ਸੇਕ ਜਿਹਾ ਲੱਗਦਾ ਤੇ ਬੜੀ ਦੁਖੀ ਰਹਿੰਦੀ ਹੈ। ਤੇਜ ਨਾ ਸਹਿਓ ਜਾਤ ਹੈ ਤੇਰਾ, ਤੇਰਾ ਜਿਹੜਾ ਸਰੀਰ ਦਾ ਤੇਜ ਆ ਉਹ ਤੋਂ ਸਹਾਰਿਆ ਨਹੀਂ ਜਾਂਦਾ। ਨਿਕਸੀ ਕਰ ਔਰ ਤਰਾਸ ਵਡੇਰਾ, ਇਸ ਕਰਕੇ ਇਹਦੇ ਵਿੱਚ ਬਹੁਤਾ ਡਰ ਜਾ ਪੈ ਤਾਰ ਕੇ ਬਿਨਾਂ ਦੱਸੇ ਤੋਂ ਨਿਕਲੇ ਆਈ। ਜੇਕਰ ਕਹਿਓ ਮੋਹ ਤੂੰ ਮਨ ਹੈ, ਕਹਿੰਦੇ ਸੂਰਜ ਨੂੰ ਫਿਰ ਵਿਸ਼ਵਕਰਮਾ ਨੇ ਕਿਹਾ ਵੀ ਜੇ ਤੂੰ ਮੇਰਾ ਕਿਹਾ ਹੋਇਆ ਬਚਨ ਮਨ ਨਹੀਂ, ਸਭ ਗਤ ਆਛੀ ਹੋਏ ਪਛਾਣ ਹੈ, ਪਛਾਣ ਲੈ ਵੀ ਸਭ ਤਾਂ ਤਰਕੇ ਤੇਰੀ ਜਿਹੜੀ ਹਾਲਤ ਹੈ ਬੜੀ ਚੰਗੀ ਸੋਹਣੀ ਹੋ ਜਾਏ। ਕੁਛ ਕਬਰਨ ਧੂਮਰ ਸਮ ਤੇਰਾ, ਤੇਰਾ ਜਿਹੜਾ ਸਰੀਰ ਦਾ ਕੁਛ ਜਿਹੜਾ ਰੰਗ ਹੈ ਧੂਏ ਰੰਗ ਹੈ ਉਹ ਚਮੜਾ ਜਾ ਉੱਪਰ ਕਹਿੰਦੇ ਉਹ ਮਾੜਾ ਹੈ ਮਰਿਆ ਜਾ ਹੈ। ਤਪਤ ਹੈ ਅਤ ਜਾਹ ਨਹੇਰਾ, ਕਹਿੰਦੇ ਉੱਪਰਲਾ ਜਿਹੜਾ ਚਮੜਾ ਜਾਂ ਬੜਾ ਤਵਦਾ ਉਹ ਤਾਂ ਵੇਖਿਆ ਨੀ ਜਾਂਦਾ ਹੈ। ਮੋਰ ਚਰਖ ਪਰ ਚੜ ਇੱਕ ਬਾਰੀ, ਕਹਿੰਦੇ ਵਿਸ਼ਕਰਮਾ ਨੇ ਫਿਰ ਸੂਰਜ ਨੂੰ ਕਿਹਾ ਵੀ ਜੇ ਤੂੰ ਮੇਰੇ ਇੱਕ ਵਾਰੀ ਉਹ ਖਰਾਤ ਤੇ ਚੜ ਜਾਵੇ। ਛੋਲ ਦੇਹੋ ਤੁਝ ਦੇਹ ਸਵਾਰੀ, ਕਹਿੰਦੇ ਇਸ ਤਰ੍ਹਾਂ ਤੈਨੂੰ ਉਪਰੋਂ ਉਪਰੋਂ ਮੈਂ ਛਿਲ ਦਿਆਂਗਾ, ਖਰਾ ਦਿਆਂਗੇ, ਤੇਰੀ ਦੇਹ ਸਵਾਰ ਦਿਆਂਗੇ, ਸੋਹਣੀ ਬਣਾ ਦਿਆਂਗਾ। ਸੋ ਪ੍ਰਕਾਸ਼ ਇੱਕ ਤਾਂ ਹੋਏ ਜਾਏ, ਇੱਕ ਤਾਂ ਤੂੰ ਵੀ ਜਦੋਂ ਖਰਾਦਿਆ ਗਿਆ ਤੇਰਾ ਜਿਹੜਾ ਪ੍ਰਕਾਸ਼ ਬੜਾ ਸੋਹਣਾ ਚਮਕ ਦਮਕ ਵਾਲਾ ਹੋ ਜਾਏ। ਅਤਸ਼ਹਿ ਤਪਤ ਮਿਟਹਿ ਇਸ ਭਾਏ, ਇਸ ਤਰ੍ਹਾਂ ਜਿਹੜੀ ਬੜੀ ਭਾਰੀ ਏ ਭੈੜੀ ਜੀ ਤਪਸ਼ ਵੀ ਖਤਮ ਹੋ ਜਾਏਗੀ। ਆਛੀ ਬਾਤ ਜਾਣ ਕਰ ਪੂਖਨ, ਕਹਿੰਦੇ ਸੂਰਜ ਨੇ ਇਸ ਤਰ੍ਹਾਂ ਆਪਣੇ ਇਹ ਵਿਸ਼ਕਰਮਾ ਦੀ ਗੱਲ ਕਹਿੰਦੇ ਚੰਗੀ ਜਾਣ ਕੇ, ਚੜਿਓ ਖਰਾਦ ਸੋ ਹੋਣ ਦੁਖਨ, ਇਸ ਤਰ੍ਹਾਂ ਕਹਿੰਦੇ ਸੋਹਣਾ ਬਣਨ ਵਾਸਤੇ, ਸੁਨੱਖਾ ਬਣਨ ਵਾਸਤੇ ਕਹਿੰਦੇ ਵਿਸ਼ਕਰਮਾ ਨੇ ਖਰਾਦ ਤੇ ਚੜ ਪਿਆ। ਵਿਸ਼ਕਰਮੇ ਲੈ ਤੀਖਣ ਸਾਧਨ, ਆਓ ਸਵੇਰੇ ਕਹਿੰਦੇ ਵਿਸ਼ਕਰਮਾ ਨੇ ਤਿੱਖਾ ਜਾ ਹਥਿਆਰ ਲੈ ਕੇ, ਫੇਰ ਤੁਸੀਂ ਕੋ ਕੀਨ ਖਰਾਦਨ, ਕਹਿੰਦੇ ਕੋ ਖਰਾਜ ਜੀ ਨੂੰ ਫੇਰ ਕੇ ਤੇ ਚੰਗੀ ਤਰ੍ਹਾਂ ਖਰਾ ਦਿੱਤਾ ਹੈ। ਉੱਪਰ ਕੋ ਤਨ ਛੋਲਨ ਕੀਨਾ, ਕਹਿੰਦੇ ਇਸ ਤਰ੍ਹਾਂ ਸੂਰਜ ਦਾ ਉੱਪਰਲਾ ਉੱਪਰਲਾ ਜਿਹੜਾ ਮਾਸ ਜਿਹਾ ਸੀ ਚੰਗੀ ਤਰ੍ਹਾਂ ਛਿਲਤਾ, ਕਾਲਾ ਕਾਲਾ ਜਿਹਾ ਲਾਤਾ। ਨਿਕਸਿਓ ਸੁੰਦਰ ਰੂਪ ਨਵੀਨਾ, ਅੰਦਰੋਂ ਤਾਂ ਕਹਿੰਦੇ ਬੜਾ ਸੋਹਣਾ ਨਵਾਂ ਸਰੂਪ ਹੀ ਸੂਰਜ ਦਾ ਫਿਰ ਨਿਕਲੇ ਆਇਆ। ਧੂਮਰਾ ਕਾਰ ਸੋ ਤੇਜ ਜਿਤੇਕ, ਕਹਿੰਦੇ ਧੂਏ ਦੇ ਆਕਾਰ ਵਾਲਾ ਜਿਹੋ ਜਿਹਾ ਕਹਿੰਦੇ ਉਹ ਸਾਰਾ ਸਰੀਰ ਹੈ ਸੀ। ਛੋਲਿਓ ਧਰਿਓ ਖਰਾਦ ਤਿਤੇਕ, ਉਹਨਾਂ ਕਹਿੰਦੇ ਖਰਾਦ ਤੇ ਰੱਖ ਤੇ ਉਪਰੋਂ ਉਪਰੋਂ ਕਹਿੰਦੇ ਉਹ ਸਾਰਾ ਛਿਲਤਾ ਛਾਲਾ ਕਾਲਾ ਕਾਲਾ ਚਮੜਾ ਜਾ ਲਾ ਤਾ। ਨਿਜ ਤਨ ਦੇਖ ਹਰਖ ਰਬ ਭਰਿਓ, ਉਸ ਵੇਲੇ ਫਿਰ ਜਿਹੜਾ ਸੂਰਜ ਸੀ ਆਪਣਾ ਸੋਹਣਾ ਸਰੀਰ ਦੇਖ ਕੇ ਕਹਿੰਦੇ ਖੁਸ਼ੀ ਨਾਲ ਭਰ ਗਿਆ। ਵਿਸ਼ਕਰਮੇ ਸੋ ਬਿਤਾਵਨ ਕਰਿਓ, ਫਿਰ ਕਹਿੰਦੇ ਵਿਸ਼ਕਰਮੇ ਨੂੰ ਰਚਨਾ ਕੀਤਾ। ਅਮਕੈ ਬਨ ਮੈਂ ਬੜਵਾ ਤਨ ਹੈ, ਕਹਿੰਦੇ ਵਿਸ਼ਕਰਮਾ ਨੇ ਫਿਰ ਆਪਣੀ ਲੜਕੀ ਦੀ ਕਹਿੰਦੇ ਵਾਕ ਵੀ ਵੀ ਫਲਾਨੇ ਜੰਗਲ ਦੇ ਵਿੱਚ ਘੋੜੀ ਬਣ ਕੇ ਰਹਿ ਰਹੀ। ਨਿਜ ਦਾਰਾ ਅਨ ਹਿਤ ਮਨ ਹੈ, ਇਸ ਕਹਿੰਦੇ ਕਹਿੰਦੇ ਤੂੰ ਮਨ ਵਿੱਚ ਹਿੱਤ ਕਰਕੇ ਪ੍ਰੇਮ ਕਰਕੇ ਆਪਣੇ ਘਰ ਵਾਲੀ ਨੂੰ ਤੂੰ ਜੰਗਲ ਵਿੱਚੋਂ ਲੂ ਲਾਇਆ। ਸੁਣ ਸਭਤਾ ਅਸ ਕੋ ਤਨ ਧਰਿਓ, ਇਸ ਤਰ੍ਹਾਂ ਦਾ ਪ੍ਰਸੰਗ ਹੈ ਭਾਗਵਤ ਵਿੱਚ ਅਜੀਬ ਕਿਸਮ ਦਾ ਹੀ ਹੈ। ਕਹਿੰਦੇ ਉਹ ਸੁਣ ਕੇ ਜਿਹੜਾ ਸੂਰਜ ਗਿਆ, ਸੋ ਕਾਨਨ ਕੋ ਜਾਏ ਨਿਹਾਰਿਓ, ਕਹਿੰਦੇ ਉਹ ਜਿਹੜੀ ਘਰ ਵਾਲੀ ਸੀ ਜੰਗਲ ਵਿੱਚ ਘੋੜੀ ਬਣ ਕੇ ਰਹੇ ਸੀ, ਕਹਿੰਦੇ ਸੂਰਜ ਜਿਹੜਾ ਕਹਿੰਦੇ ਘੋੜਾ ਬਣ ਕੇ ਚ ਹੁਤੀ ਤੁਰੰਗਨ ਮਿਲਿਓ ਸੋ ਜਾਏ। ਜਿੱਥੇ ਘੋੜੀ ਬਣ ਕੇ ਰਹਿ ਸੀ ਉੱਥੇ ਜਾ ਮਿਲਿਆ ਹੈ। ਸੂਗ ਨਾਸ਼ਕਾ ਜਬ ਸੁਖ ਪਾਏ, ਇਸ ਤਰ੍ਹਾਂ ਇੱਕ ਦੂਸਰੇ ਦੀਆਂ ਕਹਿੰਦੇ ਨਾਸਾਂ ਜੀਆਂ ਸੁੰਘੀਆਂ ਤੇ ਸੁਖ ਹੈ ਫੁਰਕੜਾਟੇ ਜੇ ਮਾਰੇ। ਤਤਸ਼ਿਨ ਦੁਆ ਸੁਤ ਕੋ ਉਪਜਾਇਓ, ਬਸ ਕਹਿੰਦੇ ਨਾਸਾਂ ਸੰਘਣ ਨਾਲ ਹੀ ਕਹਿੰਦੇ ਦੋ ਪੁੱਤਰ ਪੈਦਾ ਕਰਦੇ। ਸਿੰਘਨ ਕੁਮਾਰ ਨਾਮ ਜਿਨ ਗਾਇਓ, ਉਹਨਾਂ ਦਾ ਕਹਿੰਦੇ ਪੁਰਾਣਾਂ ਦੇ ਵਿੱਚ ਨਾਮ ਅਸ਼ਨੀ ਕੁਨਾਰ ਦੇਵਤੇ ਕਿਹਾ ਗਿਆ ਹੈ। ਪੁੱਤਰ ਸਹਿਤ ਦਾਰਾ ਨਿਜ ਆਨੀ, ਇਸ ਤਰ੍ਹਾਂ ਕਹਿੰਦੇ ਦੋ ਪੁੱਤਰਾਂ ਦੇ ਸਹਿਤ ਆਪਣੀ ਜਿਹੜੀ ਘਰ ਵਾਲੀ ਸੀ ਉਹ ਫਿਰ ਕਹਿੰਦੇ ਉਹ ਸੋਹਣੇ ਰੂਪ ਵਿੱਚ ਲੈ ਆਉਂਦੀ, ਘੋੜੀ ਤਬਦੀਲ ਹੋ ਗਈ, ਆਪ ਹੀ ਤਬਦੀਲ ਹੋ ਗਿਆ। ਮਿਲੀ ਸਬਨ ਸੋ ਉਰ ਹਰ ਖਾਨੀ, ਕਹਿੰਦੇ ਆਪਣੇ ਪੁੱਤਰ ਧੀਆਂ ਨੂੰ ਹਿਰਦੇ ਵਿੱਚ ਖੁਸ਼ ਹੋ ਕੇ ਆਮਣੀ ਧਰਮਰਾਜ ਤੇ ਮੈਨੂੰ ਜਮਨਾ ਨੂੰ। ਤਬ ਕੀ ਜਮਨਾ ਬਨ ਮਹਿ ਜਾਏ, ਤਦੋਂ ਤੋਂ ਲੈ ਕੇ ਦੇ ਜਰੀਏ ਕਹਿੰਦੇ ਸੂਰਜ ਦੀ ਲੜਕੀ ਜਮਨਾ ਹੈ ਜੰਗਲ ਵਿੱਚ ਜਾ ਕੇ ਤਪ ਕੋ ਤਪਤ ਰਹੀ ਬਹੁ ਪਾਏ, ਬਹੁਤ ਸਮੇਂ ਤੱਕ ਕਹਿੰਦੇ ਫਿਰ ਤਪੱਸਿਆ ਕਰਦੀ ਰਹੀ। ਦੁਆਪਰ ਅੰਤ ਭਏ ਗੋਪਾਲ, ਜਿਸ ਵੇਲੇ ਕਹਿੰਦੇ ਦੁਆਪਰ ਦਾ ਅੰਤ ਦਾ ਸਮਾਂ ਆਇਆ ਉਸ ਵੇਲੇ ਕ੍ਰਿਸ਼ਨ ਜੀ ਹੋ ਗਏ। ਇਨਕੋ ਪਤ ਕੀਨਸ ਤਿਸ ਕਾਲ, ਕਹਿੰਦੇ ਉਹ ਜਮਨਾ ਜਿਹੜੀ ਸੂਰਜ ਦੀ ਲੜਕੀ ਸੀ ਉਹਨੇ ਕਹਿੰਦੇ ਕ੍ਰਿਸ਼ਨ ਜੀ ਨੂੰ ਆਪਣਾ ਪਤੀ ਬਣਾਇਆ। ਅਨਕ ਪ੍ਰਕਾਰ ਭੋਗ ਸੁਖ ਘਨੇ, ਇਸ ਤਰ੍ਹਾਂ ਕਹਿੰਦੇ ਅਨੇਕ ਤਰ੍ਹਾਂ ਦੇ ਕਰੇ ਸੁਖ ਭੋਗੇ ਬੇਨਤੀ ਬੇਨਤ ਮਿਲੀ ਸਿਆਮ ਸੋ ਸੁੱਤ ਦਸ ਜਣੇ ਹਾਂ ਕ੍ਰਿਸ਼ਨ ਜੀ ਦੇ ਨਾਲ ਮਿਲ ਮੁੜ ਕੇ ਜਮਨਾ ਨੇ ਕਹਿੰਦੇ ਦਸ ਪੁੱਤਰ ਪੈਦਾ ਕੀਤੇ ਸੋ ਜਮਨਾ ਸਲਤਾ ਹੋਏ ਬਹੀ ਹਾਂ ਕਹਿੰਦੇ ਉਹ ਜਿਹੜੀ ਜਮਨਾ ਸੀ ਫਿਰ ਨਦੀ ਹੋ ਕੇ ਚੱਲੀ ਇਸ ਰੂਪ ਦੇ ਵਿੱਚ ਜਮਨਾ ਦਾ ਜਿਹੜਾ ਵਿਆਹ ਹੈ ਉਹ ਨਦੀ ਦੇ ਕਿਨਾਰੇ ਹੋਇਆ ਸੀ ਜਿਸ ਕਰਕੇ ਉਹ ਨਦੀ ਦਾ ਨਾਮ ਜਮਨਾ ਪਿਆ ਹੈ ਅਤੇ ਜਮਨਾ ਨੇ ਉਹ ਨਦੀ 'ਤੇ ਬੈਠ ਕੇ ਤਪੱਸਿਆ ਕੀਤੀ ਇਸ ਕਰਕੇ ਨਦੀ ਦਾ ਨਾਮ ਪਾਣੀ ਦਾ ਨਾਮ ਨਹੀਂ ਹੈ ਜਿਸ ਹਿੱਤ ਸਕਲ ਵਾਰਤਾ ਕਹੀ ਹਾਂ ਜਿਸ ਵਾਸਤੇ ਕਹਿੰਦੇ ਸਾਰੀ ਜਿਹੜੀ ਵਾਰਤਾ ਤੁਹਾਨੂੰ ਕਹਿ ਦਿੱਤੀ ਹੈ ਜਿਵੇਂ ਐਰਾਵਤੀ ਨਦੀ ਹੈ ਉੱਥੇ ਜ਼ਿਆਦਾ ਹਾਥੀ ਰਹਿੰਦੇ ਸੀ ਕਿਨਾਰੇ 'ਤੇ ਫਿਰ ਨਦੀ ਦਾ ਨਾਂ ਐਰਾਵਤੀ ਪੈ ਗਿਆ ਹੈ ਇਵੇਂ ਜਮਨਾ ਦੇ ਨਦੀ ਇੱਥੇ ਸ਼ਾਦੀ ਕੀਤੀ ਸੀ ਅਤੇ ਜਮਨਾ 'ਤੇ ਰਹਿ ਕੇ ਨੇ ਤਪੱਸਿਆ ਕੀਤੀ ਸੀ ਉਹ ਨਦੀ ਦਾ ਨਾਮ ਜਮਨਾ ਪੈ ਗਿਆ ਪਾਵਨ ਜਲ ਪਾਪਨ ਕੋ ਨਾਸਨ ਇਸ ਕਰਕੇ ਵੀ ਇਹ ਪੁਰਾਣਾਂ ਵਿੱਚ ਲਿਖਿਆ ਹੈ ਹਿੰਦੂ ਇਹਨੂੰ ਕਹਿੰਦੇ ਬੜਾ ਪਵਿੱਤਰ ਜਲ ਹੈ ਬੜੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਆਪਣੇ ਕਹਿੰਦੇ ਦਾਸਾਂ ਦੀ ਰਕਸ਼ਾ ਕਰਦੀ ਹੈ ਦੋਹਰਾ ਸੁਣ ਪ੍ਰਸੰਗ ਸੰਗਤ ਸਰਬ ਜਿੰਨੀ ਸਾਰੀ ਸੰਗਤ ਜਮਨਾ ਦਾ ਜੀਤਰਾਂ ਦਾ ਪ੍ਰਸੰਗ ਜਾ ਸੁਣ ਕੇ ਸ੍ਰੀ ਗੁਰ ਅਮਰ ਕੇ ਪਾਸ ਗੁਰਦਾਸ ਸਾਹਿਬ ਜੀ ਦੇ ਪਾਸੋਂ ਪੁਨ ਪੁੱਛਿਓ ਕਿਮ ਭਾਨ ਕੋ ਫਿਰ ਪੁੱਛਣ ਲੱਗੇ ਕਿ ਮਹਾਰਾ ਕਿਸ ਤਰ੍ਹਾਂ ਇਹ ਜਿਹੜਾ ਸੂਰਜ ਹੈ ਭਯੋ ਵਰਨ ਧਰੂ ਮਾਸ ਇਹਦਾ ਜਿਹੜਾ ਧੂੰਏ ਰੰਗਾ ਧੂੰਏ ਜੇ ਰੰਗਾ ਹੈ ਰੰਗ ਜਿਹਾ ਹੈ ਧੂੰਏ ਵਰਗਾ ਰੰਗ ਉਹ ਕਿਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਇਹ ਜਾਣੀ ਪ੍ਰਸੰਗ ਜਿਹਾ ਲੰਮਾ ਚੌੜਾ ਜਿਹਾ ਵਿੱਚ ਰਹਿ ਜਾਏਗਾ ਅੱਜ ਆਪਾਂ ਇੱਥੇ ਹੀ ਸਮਾਪਤੀ ਕਰ ਲੈਂਦੇ ਹਾਂ ਅੱਗੇ ਦਸ ਦਸ ਦਸ ਪੰਦਰਾਂ ਮਿੰਟ ਵੱਧ ਹੀ ਉੱਪਰ ਚੱਲਦਾ ਰਿਹਾ ਸਮਾਂ ਅੱਜ ਪੰਜ ਸੱਤ ਮਿੰਟ ਦਸ ਮਿੰਟ ਪਹਿਲਾਂ ਆਪਾਂ ਸਮਾਪਤੀ ਕਰ ਲੈਂਦੇ ਹਾਂ ਸਾਰਾ ਸੂਰਜ ਦਾ ਪ੍ਰਸੰਗ ਵੀ ਉਹਦਾ ਧੂੰਆਂ ਦਾ ਰੰਗਾ ਰੰਗ ਕਿਵੇਂ ਹੋਇਆ ਉਹਦਾ ਪਿਛੋਕੜ ਜਾਂ ਭਾਗਵਤ ਵਿੱਚ ਲਿਖਿਆ ਹੋਇਆ ਹੈ ਉਹਦਾ ਅਲੱਥਾ ਕਵੀ ਜੀ ਨੇ ਕੀਤਾ ਹੈ ਉਹ ਵੀ ਅਜੀਬ ਤਰ੍ਹਾਂ ਦਾ ਹੀ ਹੈ ਪ੍ਰਸੰਗ ਇਸ ਕਰਕੇ ਜਿੰਨੇ ਪੁਰਾਣਾਂ ਦੇ ਪ੍ਰਸੰਗ ਜੇ ਐਸੇ ਹੀ ਹੈ ਜਿਨ੍ਹਾਂ ਨੂੰ ਸੁਣ ਸੁਣ ਕੇ ਇੱਕ ਨਹੀਂ ਦੋ ਨਹੀਂ ਸੈਂਕੜੇ ਸੈਂਕੜੇ ਸ਼ੰਕਾਵਾਂ ਉੱਠਦੀਆਂ ਸ਼ੰਕਾ ਸੁਣ ਵੇਦ ਪੁਰਾਣ ਜਿਵੇਂ ਉਹ ਭਗਤ ਕਬੀਰ ਜੀ ਨੇ ਕਿਹਾ ਵੀ ਜੇ ਵੇਦ ਪੁਰਾਣ ਸੁਣ ਲਈਏ ਤਾਂ ਸ਼ੰਕਾ ਬਹੁਤ ਪੈਦਾ ਹੁੰਦੀਆਂ ਇਹ ਤਾਂ ਹੁਣ ਤੁਸੀਂ ਵੀ ਸੁਣ ਲਿਆ ਵੀ ਸੂਰਜ ਜਿਹੜਾ ਸੀ ਉਹ ਵਿਆਹਿਆ ਭਰਿਆ ਹੈ ਹੁਣ ਇੱਥੇ ਸੂਰਜ ਆਕਾਸ਼ ਵਿੱਚ ਚੱਲੀ ਜਾਂਦਾ ਹੈ ਪੀ ਜਾਂਦਾ ਹੈ ਇੱਕ ਪਾਸੇ ਉਹਨਾਂ ਨੂੰ ਦੇਵਤਾ ਕਿਹਾ ਦੂਜੇ ਪਾਸੇ ਮਨੁੱਖ ਵੀ ਹੈ ਧਰਮਰਾਜ ਉਹਦੀ ਸੰਤਾਨ ਹੈ ਵੀ ਉਹ ਗ੍ਰਸਤੀ ਹੈ ਵਿਆਹਿਆ ਭਰਿਆ ਹੈ ਇਸ ਤਰ੍ਹਾਂ ਇਹ ਪੁਰਾਣਾਂ ਦੀਆਂ ਅਜੀਬ ਤਰ੍ਹਾਂ ਦੀਆਂ ਕਿਸਮਾਂ ਹਨ ਹੁਣ ਜੇ ਗੁਰਬਾਣੀ ਨੂੰ ਪੜ੍ਹੀਏ ਤਾਂ ਫਿਰ ਉਹਦੇ ਵਿੱਚ ਤਾਂ ਐਸਾ ਨਹੀਂ ਲਿਖਿਆ ਹੋਇਆ ਉੱਥੇ ਤਾਂ ਐਸੇ ਹੀ ਲਿਖਿਆ ਵੀ ਪਰਮੇਸ਼ਰ ਨੇ ਸੰਸਾਰ ਦੀ ਰੋਸ਼ਨੀ ਵਾਸਤੇ ਚੰਦਰਮਾ ਅਤੇ ਸੂਰਜ ਦੋ ਦੀਵੇ ਬਣਾਏ ਨੇ ਥਾਂ ਥਾਂ ਵਸੇ ਦੀਵੇ ਕਿਹਾ ਹੈ ਕਿਤੇ ਐਸਾ ਨਹੀਂ ਕਿਹਾ ਵੀ ਇਹ ਫਲਾਨੇ ਦਾ ਪੁੱਤਰ ਹੈ ਕਿਹਦੇ ਨਾਲ ਵਿਆਹਿਆ ਵਰਿਆ ਕਿਹੜੇ ਇਹਦੇ ਪੁੱਤ ਧੀ ਨੇ ਕੁਛ ਨਹੀਂ ਹੈ ਇਹ ਤਾਂ ਪੁਰਾਣਾਂ ਵਿੱਚ ਇਹੋ ਜਿਹੀਆਂ ਗੱਲਾਂ ਹੈ ਇਸ ਤਰ੍ਹਾਂ ਇਹ ਸੂਰਜ ਦੇ ਕਾਲੇ ਰੰਗ ਹੋਣ ਦੀ ਜਿਹੜੀ ਕਥਾ ਉਹ ਵੀ ਅਜੀਬ ਕਿਸਮ ਦੀ ਹੀ ਹੈ ਉਹ ਕੱਲ ਨੂੰ ਆਪਾਂ ਸੁਣ ਲਾਂਗੇ ਲੋ ਜਿੱਥੇ ਸਮਾਪਤੀ ਕਰੀਏ ਸੁਣ ਪ੍ਰਸੰਗ ਸੰਗਤ ਸਰਬ ਸ੍ਰੀ ਗੁਰੂ ਅਮਰ ਕੇ ਪਾਸ ਪੁਨ ਪੁੱਛਿਓ ਕਿਮ ਭਾਨ ਕੋ ਭਾਇਓ ਵਰਨ ਧਰੂ ਮਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ